ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਵਾਹਿਗੁਰੂ ਸਾਹਿਬ ਜੀਓ ਕਬਿਤ ਤੀਨੋ ਲੋਕ ਬਾਰਦਾਨੀ ਤੀਨੋ ਜਾਚੈ ਮਹਾਰਾਨੀ ਤੀਨੋ ਤਾਪ ਹਾਨੀ ਆਦਿ ਤੀਨੋ ਗੁਣ ਮੰਡਕਾ ਤੀਨੋ ਕਾਲ ਮਾਨੀ ਤੀਨੋ ਸ਼ਕਤ ਪ੍ਰਧਾਨੀ ਤਵ ਤੀਨੋ ਕ੍ਰਿਤ ਵਾਨੀ ਤੀਨੋ ਗਾਨੀ ਬਾਰ ਬੰਡਕਾ ਤੀਨੋ ਲੋਕ ਬਾਰਦਾਨੀ ਤੀਨੋ ਜਾਚੈ ਮਹਾਰਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤਸੰਗਤ ਜੀ ਆਪਾਂ ਰਲ ਮਿਲ ਕੇ ਸੰਗਤ ਰੂਪੇ ਜੁੜ ਕੇ ਕੀਰਤਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਇਤਿਹਾਸ ਜੋ ਕਵੀ ਸੰਤੋਖ ਸਿੰਘ ਜੀ ਨੇ ਸੋਹਣੀ ਕਾਵ ਰਚਨਾ ਵਿੱਚ ਸੋਹਣੇ ਛੰਦਾਬੰਦੀ ਵਿੱਚ ਲਿਖਿਆ ਹੈ ਉਹਦੀ ਪ੍ਰਾਰੰਭਤਾ ਕੀਤੀ ਹੈ। ਭਾਈ ਬਾਲਾ ਵਾਲੀ ਜਨਮ ਸਾਖੀ ਜਿਸ ਵੇਲੇ ਕਵੀ ਸੰਤੋਖ ਸਿੰਘ ਜੀ ਨੇ ਪੜ੍ਹੀ ਸੀ ਵਿਚਾਰੀ ਸੀ ਉਹ ਹਿੰਦਾਲੀਆਂ ਨੇ ਅਤੇ ਕਬੀਰ ਸਾਹਿਬ ਜੀ ਦੀ ਅੰਸ ਵੰਸ਼ ਵਿੱਚੋਂ ਇਹੋ ਜਿਹਾ ਪੈਦਾ ਹੋ ਗਿਆ ਸਾਕਤ। ਇਹ ਦੋਹਾਂ ਨੇ ਰਲ ਮਿਲ ਕੇ ਭਾਈ ਬਾਲੇ ਵਾਲੀ ਜਨਮ ਸਾਖੀ ਵਿਗਾੜ ਦਿੱਤੀ ਸੀ। ਜਿਹੜੀ ਅਸਲੀ ਸਾਖੀਆਂ ਸੀ ਉਹਨਾਂ ਦਾ ਰੂਪ ਹੀ ਬਦਲ ਦਿੱਤਾ ਸੀ, ਆਪਣੇ ਵੱਲੋਂ ਬਣਾ ਬਣਾ ਕੇ ਹੋਰ ਹੀ ਸਾਖੀਆਂ ਜੀਆਂ ਪਾ ਦਿੱਤੀਆਂ ਸਨ। ਕਵੀ ਸੰਤੋਖ ਸਿੰਘ ਜੀ ਨੂੰ ਭਾਈ ਬਾਲੇ ਵਾਲੀ ਵਿਗੜੀ ਹੋਈ ਜਨਮ ਸਾਖੀ ਪੜ੍ਹ ਕੇ ਬਹੁਤ ਦੁੱਖ ਹੋਇਆ, ਬਹੁਤ ਅਫਸੋਸ ਹੋਇਆ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਹੈ, ਗੁਰੂ ਨਾਨਕ ਦੇਵ ਗੋਬਿੰਦ ਰੂਪ ਪਾਰ ਬ੍ਰਹਮ ਗੁਰੂ ਨਾਹੀ ਭੇਦ, ਉਹਨਾਂ ਦਾ ਜਿਹੜਾ ਇਤਿਹਾਸ ਹੈ ਉਹਨਾਂ ਵਰਗਾ ਹੀ ਮਹਾਨ ਉੱਚਾ ਸੁੱਚਾ ਹੋਣਾ ਚਾਹੀਦਾ ਹੈ। ਇਹ ਖਿਆਲ ਆਇਆ ਹੈ ਵੀ ਇਹ ਚੰਗੀ ਤਰ੍ਹਾਂ ਸੋਹਣਾ ਇਤਿਹਾਸ ਲਿਖੀਏ। ਆਹ ਜਿਹੜੀਆਂ ਕੱਚੀਆਂ ਜਿਹੀਆਂ ਸਾਖੀਆਂ ਹੈ ਇਹਦਾ ਤਾਂ ਫਿਰ ਪੜ੍ਹ ਕੇ ਕਿਸੇ 'ਤੇ ਕੋਈ ਅਸਰ ਨਹੀਂ ਹੋਏਗਾ ਜਦੋਂ ਮੇਰੀ ਇਤਿਹਾਸ ਨੂੰ ਮੇਰੇ ਗ੍ਰੰਥ ਨੂੰ ਕੋਈ ਪੜ੍ਹ ਲਏਗਾ। ਇਸ ਤਰ੍ਹਾਂ ਫਿਰ ਕਵੀ ਸੰਤੋਖ ਸਿੰਘ ਜੀ ਨੇ ਇਹ ਭਾਈ ਬਾਲੇ ਵਾਲੀ ਵਿਗੜੀ ਹੋਈ ਜਨਮ ਸਾਖੀ ਨੂੰ ਦੇਖ ਕੇ ਫਿਰ ਇਹ ਜਿਹੜਾ ਗ੍ਰੰਥ ਹੈ ਛੰਦਾਬੰਦੀ ਵਿੱਚ ਲਿਖਣਾ ਪ੍ਰਾਰੰਭ ਕੀਤਾ, ਜਿਸ ਕਰਕੇ ਇਹ ਜਿਹੜਾ ਸੋਹਣਾ ਗ੍ਰੰਥ ਹੈ ਗੁਰੂ ਨਾਨਕ ਦੀ ਮਹਿਮਾ ਵਡਿਆਈ ਵਾਲਾ ਉਹ ਸਾਡੇ ਤੱਕ ਪਹੁੰਚਿਆ, ਅਸੀਂ ਪੜ੍ਹ ਕੇ ਲਾਹਾ ਲੈ ਰਹੇ ਹਾਂ। ਸੋ ਉਹ ਗ੍ਰੰਥ ਦੀ ਆਪਾਂ ਪ੍ਰਾਰੰਭਤਾ ਕੀਤੀ ਅਤੇ ਕਵੀ ਸੰਤੋਖ ਸਿੰਘ ਜੀ ਨੇ ਇਹ ਨਾਨਕ ਪ੍ਰਕਾਸ਼ ਜਿਹੜਾ ਗ੍ਰੰਥ ਹੈ ਉਹਦੀ ਪ੍ਰਾਰੰਭਤਾ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਜਾਮਿਆਂ ਵਿੱਚ ਜੋ ਗੁਰਬਾਣੀ ਉਚਾਰਨ ਕਰਨ ਸਮੇਂ ਮੰਗਲ ਉਚਾਰਨ ਕੀਤਾ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੇ ਮੁਖਾਰਬਿੰਦ ਤੋਂ ਬਾਣੀ ਉਚਾਰਨ ਸਮੇਂ ਜਿਹੜਾ ਕੋਈ ਮੰਗਲ ਕੀਤਾ ਦੋਹਾਂ ਨੂੰ ਲੈ ਕੇ ਦੋਹਾਂ ਨੂੰ ਮਿਲਾ ਕੇ ਉਹ ਛੰਦਾਬੰਦੀ ਦੇ ਨਿਯਮ ਵਿੱਚ ਲਿਆ ਕੇ ਦੋਹਰਾ ਇੱਕ ਉਚਾਰਨ ਕੀਤਾ, ਇੱਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ, ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋਏ। ਨਾਲੇ ਇਸ ਤਰ੍ਹਾਂ ਦੋਹਾਂ ਸਤਿਗੁਰਾਂ ਦਾ ਜੋ ਕੀਤਾ ਹੋਇਆ ਮੰਗਲ ਹੈ ਉਹ ਆਪਣੇ ਕਾਵਿ ਦੇ ਨਿਯਮ ਵਿੱਚ ਲਿਆ ਕੇ ਉਹ ਕਰ ਦਿੱਤਾ, ਨਾਲੇ ਆਪਣੇ ਇਸ਼ਟਾਪਤੀ ਜਨਾ ਦਿੱਤੀ ਕਿ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤਥਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਨ ਹੈ, ਉਹਨਾਂ ਦਾ ਮੈਂ ਸਾਧਕ ਸਿੱਧ ਹਾਂ, ਪ੍ਰੇਮੀ ਨਿਮੀ ਪਿਆਰਾ ਸਿੱਖ ਹਾਂ, ਉਹਨਾਂ ਨੂੰ ਮੈਂ ਮੰਨਣ ਪੂਜਣ ਵਾਲਾ ਹਾਂ। ਕੋਈ ਵੀ ਵਿਦਵਾਨ ਜਦੋਂ ਕੋਈ ਪੁਸਤਕ ਲਿਖਦਾ ਹੈ ਵੀ ਉਹ ਮੇਰਾ ਇਸ਼ਟ ਕੌਣ ਹੈ, ਕਿਹਨੂੰ ਮੈਂ ਮੰਨਣ ਪੂਜਣ ਵਾਲਾ ਹਾਂ, ਉਹ ਜਦੋਂ ਗ੍ਰੰਥ ਦੀ ਸ਼ੁਰੂਆਤ ਕਰੇਗਾ ਗ੍ਰੰਥ ਲਿਖਣਾ ਸ਼ੁਰੂ ਕਰੇਗਾ ਸਭ ਤੋਂ ਪਹਿਲਾਂ ਉਹ ਆਪਣੇ ਇਸ਼ਟ ਨੂੰ ਯਾਦ ਕਰੇਗਾ, ਉਹਨੂੰ ਮੰਨੇ ਪੂਜੇਗਾ। ਜਿਵੇਂ ਹਰਦਿਆਲ ਪੰਡਿਤ ਨੇ ਜਿਹੜੇ ਕੋਈ ਆਸਾਰ ਕਿਤਾਬ ਦੀ ਸੰਸਕ੍ਰਿਤ ਵਿੱਚ ਸੋ ਕਿਤਾਬ ਲਈ ਹੈ ਇਹਦਾ ਭਾਸ਼ਾ ਵਿੱਚ ਉਲੱਥਾ ਕੀਤਾ ਹੈ, ਜਦੋਂ ਇਹ ਸਾਰ ਕਿਤਾਬ ਲਈ ਪੁਸਤਕ ਦੀ ਪ੍ਰਾਰੰਭਤਾ ਕਰਦਾ ਉਹਦੇ ਵਿੱਚ ਜਿਹੜੇ ਕੋਈ ਉਹਨੇ ਮੰਗਲ ਕੀਤੇ ਹੈ ਉੱਥੋਂ ਸਪਸ਼ਟ ਹੋ ਜਾਂਦਾ ਵੀ ਇਹ ਹਰਦਿਆਲ ਪੰਡਿਤ ਗੁਰੂ ਨਾਨਕ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪੁਜਾਰੀ ਨਹੀਂ ਹੈ, ਇਹ ਹੋਰ ਦੇਵੀ ਦੇਵਤਿਆਂ ਦਾ ਹੈ। ਇਸੇ ਤਰ੍ਹਾਂ ਹੁਣ ਜਦੋਂ ਅਸੀਂ ਪਾਵਰ ਸਿਮਰਤ ਗ੍ਰੰਥ ਸ਼ੁਰੂ ਕਰਦੇ ਹਾਂ ਉਹਦੇ ਵਿੱਚ ਪੰਡਿਤ ਗੁਲਾਬ ਸਿੰਘ ਜੀ ਨੇ ਜਿਹੜਾ ਕੋਈ ਮੰਗਲ ਕੀਤਾ ਉੱਥੋਂ ਉਹਦਾ ਚੁੱਕ ਚੁਕਾ ਭਾਵੇਂ ਉਹ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵੀ ਮੰਗਲ ਕਰਦਾ ਹੈ, ਪਰ ਪਹਿਲਾਂ ਉਹ ਸੇਤ ਕਰੇ ਜਿਨ ਸਾਗਰ ਪੈ, ਇਸ ਤਰ੍ਹਾਂ ਦਾ ਜਿਹੜਾ ਮੰਗਲ ਹੈ ਜਿਹਨੇ ਆਪ ਸਮੁੰਦਰ ਦੇ ਉੱਪਰ ਪੁਰੀ ਪੁਲ ਬਣਾਇਆ, ਇਸ ਤਰ੍ਹਾਂ ਉਹ ਜਿਹੜੀ ਰਾਮ ਅਤੇ ਸੀਤਾ ਦਾ ਮੰਗਲ ਕਰਦਾ ਹੈ। ਉਦੋਂ ਪਤਾ ਲੱਗਦਾ ਵੀ ਜ਼ਿਆਦਾ ਪ੍ਰਭਾਵ ਪੰਡਿਤ ਗੁਲਾਬ ਸਿੰਘ ਜੀ ਦੇ ਇਹਨਾਂ ਦਾ ਹੈ। ਇਸ ਤਰ੍ਹਾਂ ਕਵੀ ਜੀ ਨੇ ਆਪਣੇ ਮੰਗਲ ਦੁਆਰਾ ਜਿਨ੍ਹਾਂ ਦਿੱਤਾ ਵੀ ਸਭ ਤੋਂ ਮੇਰੇ ਇਸ਼ਟ ਮਹਾਨ ਜੇ ਕੋਈ ਹੈ ਤਾਂ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੈ। ਉਦੋਂ ਬਾਅਦ ਜੇ ਕਵੀਆਂ ਦਾ ਇੱਕ ਸੰਕੇਤ ਹੈ, ਇੱਕ ਤੁਰਵਾ ਇੱਕ ਮਰਯਾਦਾ ਬੰਨ੍ਹੀ ਹੋਈ ਹੈ ਕਿ ਕੋਈ ਮਤ ਮਤੰਤਰ ਦਾ ਕਵੀ ਹੋਵੇ, ਉਹ ਕਿਸੇ ਕੌਮ ਮਜ਼ਹਬ ਵਿੱਚ ਪੈਦਾ ਹੋਵੇ, ਉਹ ਕਵਿਤਾ ਦੀ ਦਾਤੀ ਨੂੰ ਪਹਿਲਾਂ ਯਾਦ ਕਰੇਗਾ, ਉਹਦੀ ਮਹਿਮਾ ਕਰੇਗਾ। ਸੋ ਉਸ ਮਰਯਾਦਾ ਨੂੰ ਕਾਇਮ ਰੱਖਣ ਵਾਸਤੇ ਕਵੀ ਜੀ ਨੇ ਕਵਿਤਾ ਦੀ ਦਾਤੀ ਜਿਹੜੀ ਸ਼ਕਤੀ ਹੈ, ਸ੍ਰੇਸ਼ਟ ਬੁੱਧ ਹੈ, ਸ਼ੁੱਧ ਬੁੱਧ ਹੈ, ਜਿਹਦੇ ਵਿੱਚੋਂ ਇਹ ਕਵਿਤਾ ਸਪੁਰਨ ਹੁੰਦੀ ਹੈ, ਮਾਨੋ ਸ੍ਰੇਸ਼ਟ ਬੁੱਧ ਦਾ ਹੀ ਮੰਗਲ ਕੀਤਾ, ਉਹਦੀ ਵਡਿਆਈ ਕੀਤੀ ਹੈ। ਜੇ ਮਹਾਰਾਜ ਨੇ ਵੀ ਕਿਹਾ, ਉੱਤਮ ਮਤ ਮੇਰੇ ਹਿਰਦੇ ਤੋਂ ਆਓ, ਇਹ ਉੱਤਮ ਅਕਲ ਬੁੱਧ ਤੂੰ ਮੇਰੇ ਹਿਰਦੇ ਵਿੱਚ ਆ ਨਿਵਾਸ ਕਰ। ਜੇ ਭਲਾ ਅਕਲ ਮਤ ਅੱਗੋਂ ਸਵਾਲ ਕਰੇ ਵੀ ਜੇ ਭਲਾ ਮੈਂ ਆ ਜਾਵਾਂਗੀ ਫਿਰ ਤੂੰ ਕੀ ਕਰੇਗਾ, ਤਾਂ ਕਹਿੰਦੇ ਆ, ਧਿਆਵੋ ਗਾਵੋ ਗੁਣ ਗੋਬਿੰਦਾ, ਅਤ ਪ੍ਰੀਤਮ ਵੇ ਲਾਗੈ ਨਾਉ। ਇਹ ਅਕਲ ਮਤ ਚੰਗੀ, ਜੇ ਤੂੰ ਮੇਰੇ ਹਿਰਦੇ ਵਿੱਚ ਆ ਜਾਏਗੀ ਤਾਂ ਮੈਂ ਗੋਬਿੰਦ ਦੇ ਗੁਣਾਂ ਨੂੰ ਗਾਵਾਂਗਾ ਅਤੇ ਧਿਆਵਾਂਗਾ, ਉਹਦਾ ਧਿਆਨ ਕਰਾਂਗਾ। ਅਤ ਪ੍ਰੀਤਮ ਵੇ ਲਾਗੈ ਨਾਉ, ਮੈਨੂੰ ਜਿਹੜਾ ਪ੍ਰੀਤਮ ਦਾ ਨਾਮ ਬੜਾ ਪਿਓਰਾ ਲੱਗੇਗਾ। ਹੁਣ ਤਾਂ ਨਾਮ ਕੀ ਵੇਲਾ ਬੱਜਰ ਸਿਰ ਭਰਿਆ ਵਾਲੀ ਗੱਲ ਹੈ ਨਾ, ਕਿ ਜਿਵੇਂ ਕਿਸੇ ਸਿਰ 'ਤੇ ਬਿਜਲੀ ਡਿੱਗ ਪਏ, ਨਾਮ ਵੇਲੇ ਤਾਂ ਸਮਝ ਲਓ ਵੀ ਉਹ ਬਿਜਲੀ ਡਿੱਗਦੀ ਹੈ। ਵਾਹਿਗੁਰੂ ਕਿਹਾ ਨਹੀਂ ਤਾਂ ਬਸ ਨੀਂਦ ਰੂਪੀ ਬਿਜਲੀ ਡਿੱਗੀ ਨਹੀਂ, ਉਦੋਂ ਹਿੱਸਾ ਹੋ ਜਾਂਦਾ ਹੈ। ਚੱਕੜ ਮਾਰਨੇ ਹੁਣ ਗੱਲਾਂ ਕਰਨੀਆਂ ਸਾਰੀ ਰਾਤ ਮਰੀ ਜਾਊਗਾ, ਉਹ ਇਉਂ ਹੈ ਜਿਵੇਂ ਕੋਈ ਕੰਡਿਆਂ 'ਤੇ ਸਟੇਜਾਂ 'ਤੇ ਬੈਠਾ ਹੋਵੇ, ਕੰਡਿਆਂ 'ਤੇ ਪਿਆ ਨੀਂਦ ਨਹੀਂ ਨਾ ਆਉਂਦੀ। ਇਹ ਜੱਕੜ ਜਿਹੜੇ ਹੈ ਕੰਡਿਆਂ ਦੀ ਸੇਜਾ ਹੈ, ਇਹਦੇ 'ਤੇ ਪਿਆ ਸਾਰੀ ਰਾਤ ਬੋਲੀ ਜਾਊ। ਆ ਬਾਣੀ ਜਾਂ ਬਾਣੀ ਦਾ ਸ਼ਬਦ ਜਾਂ ਵਾਹਿਗੁਰੂ ਜਾਂ ਮੂਲ ਮੰਤਰ ਕੋਈ ਪੜਿਆ ਜਪਿਆ ਨਹੀਂ, ਬਸ ਉਹਦੇ ਬਿਜਲੀ ਪੈ ਜਾਓ, ਉਦੋਂ ਨੀਂਦ ਆ ਕੇ ਰਹੂਗੀ। ਇਹ ਤਾਂ ਤੁਸੀਂ ਹੁਣ ਕਥਾ ਵਿੱਚ ਵੀ ਦੇਖ ਲਓ, ਇੱਥੇ ਤੁਹਾਨੂੰ ਮੱਲੋ ਮੱਲੀ ਆਉਣੀ ਨੀਂਦ, ਇਹ ਬਿਜਲੀ ਡਿੱਗ ਪੈਣੀ ਹੈ। ਕੋਈ ਕੋਈ ਬਚੂ ਹੈ ਜਿਗਲੀ ਤੋਂ, ਇਹ ਤਾਂ ਸਾਰੇ ਇਹਨਾਂ 'ਤੇ ਡਿੱਗ ਪੈਂਦੀ ਹੈ ਅਤੇ ਪੱਖੇ ਚੱਲਦੇ ਹੈ, ਜਦੋਂ ਸੁੱਖ ਜਿਹਾ ਹੁੰਦਾ ਬਸ ਉਹਦੀ ਨੀਂਦ ਆ ਜਾਂਦੀ, ਅੱਖਾਂ ਮਿਲ ਜਾਂਦੀਆਂ। ਕਈਆਂ ਦਾ ਤਾਂ ਸਿਰ ਵੀ ਜਾ ਕੇ ਧਰਤੀ ਨਾਲ ਵੱਜਦਾ ਹੈ। ਉਰੋਂ ਵਿਚਾਰ ਵੀ ਇਸ ਤਰ੍ਹਾਂ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮੰਗ ਕੀਤੀ ਵੀ ਹੇ ਉੱਤਮ ਮਤ ਚੰਗੀ ਸ਼ਕਲ ਵੱਧ ਤੂੰ ਮੇਰੇ ਹਿਰਦੇ ਵਿੱਚ ਆ ਨਿਵਾਸ ਕਰ, ਫਿਰ ਮੈਂ ਗੋਬਿੰਦ ਦੇ ਗੁਣ ਗਾਵਾਂਗਾ, ਗੋਬਿੰਦ ਦਾ ਧਿਆਨ ਕਰਾਂਗਾ, ਅਤੇ ਮੈਨੂੰ ਜਿਹੜਾ ਨਾਮ ਹੈ ਉਹ ਬਹੁਤ ਹੀ ਪਿਆਰਾ ਲੱਗੇਗਾ, ਮੈਂ ਪਿਆਰ ਨਾਲ ਨਾਮ ਜਪਾਂਗਾ। ਜਾਂ ਜਦੋਂ ਕੋਈ ਮਨੁੱਖ ਦੇ ਅੰਦਰ ਚੰਗੀ ਅਕਲ ਮੱਤ ਆ ਜਾਂਦੀ ਫਿਰ ਉਹ ਸਾਵਧਾਨ ਹੋ ਕੇ ਬਹਿੰਦਾ ਹੈ। ਮੂਰਖ ਬੰਦਾ ਜਿਵੇਂ ਉਹ ਕੋਈ ਮਰਿਆ 'ਤੇ ਪਰਚਾਉਣੀ ਕਰਨ ਜਾਂਦੇ ਹੁੰਦੇ ਨੇ, ਐਂ ਬੈਠਾ ਹੁੰਦਾ ਹੈ। ਜਦੋਂ ਚੰਗੀ ਅਕਲ ਮੱਤ ਆ ਜਾਏ ਫਿਰ ਉਹ ਕਹਿੰਦਾ ਵੀ ਇੱਕ ਘੰਟਾ ਬਹਿਣਾ ਹੈ, ਇੱਕ ਘੰਟਾ ਤਾਂ ਸਾਵਧਾਨ ਹੋ ਕੇ ਸੁਣੋ। ਜੇ ਹੁਣ ਬੈਠੇ ਵੀ ਅਤੇ ਸੁਣਿਆ ਵੀ ਕੁਝ ਨਾ, ਪੱਲੇ ਵੀ ਕੁਛ ਨਾ ਪਿਆ, ਘੰਟਾ ਵੀ ਗਿਆ ਅਤੇ ਪੱਲੇ ਵੀ ਕੁਝ ਨਾ ਪਿਆ, ਬਾਹਰੋਂ ਕੋਈ ਸਾਨੂੰ ਪੁੱਛ ਪੜਤਾਲ ਕਰ ਲਏ ਵੀ ਕਥਾ ਵਿੱਚ ਕੀ ਆਇਆ ਸੀ, ਜੇ ਸਾਡਾ ਇਹਦੇ ਵਿੱਚ ਧਿਆਨ ਖਿਆਲ ਹੈ ਨਹੀਂ ਨਾ, ਜਾਂ ਨੀਂਦ ਨੇ ਘੇਰ ਲਿਆ, ਅਸੀਂ ਕਿਸੇ ਨੂੰ ਕੁਝ ਨਹੀਂ ਦੱਸ ਸਕਣਾ ਹੈ। ਇਸ ਕਰਕੇ ਜਿਹੜੀ ਉੱਤਮ ਮਤ ਹੈ ਉਹ ਇਹ ਮਨੁੱਖ ਨੂੰ ਸਾਵਧਾਨ ਰੱਖਦੀ, ਸਤਰਕ ਰੱਖਦੀ ਹੈ। ਉਹ ਅੰਦੋਂ ਕਹਿੰਦੀ ਹੈ ਵੀ ਹੁਣ ਤੂੰ ਆਇਆ ਕੋਈ ਚਾਰ ਕਰ ਸੁਣ ਲਾ, ਅਤੇ ਸੌਣਾ ਹੈ ਅਤੇ ਸੌਣਾ ਤਾਂ ਸਿਰਫ ਮੰਜੇ 'ਤੇ ਸੌਂਦਾ, ਪੱਖਾ ਲਾ ਕੇ ਏ ਸੀ ਲਾ ਕੇ ਕੂਲਰ ਲਾ ਕੇ ਸੌ ਗਈ ਹੈ। ਹੁਣ ਇੱਥੇ ਤੋਂ ਚਾਰ ਅੱਖਰ ਸੁਣ ਤੂੰ, ਉਹ ਉੱਤੋਂ ਮਾਤ ਅੰਦਰੋਂ ਕਹੇਗੀ, ਸਾਨੂੰ ਸਮਝਾਏਗੀ ਵੀ ਤੂੰ ਸੁਣ ਲਾ ਚਾਰ ਅੱਖਰ। ਇਹ ਕਰਿਆਦੀ ਕਰਿਆਦੀ ਹੂੰ ਪੁਨ ਆਦ ਭਗਤਨ ਸੇਤੀ ਗੋਸ਼ਟੇ ਜੋ ਕਿੰਨੇ ਸੋ ਲਾਭ, ਇਹ ਬੁੱਧੀ ਨਿਰਣਾ ਕਰਕੇ ਦੱਸੋ ਸਮਝਾਓ। ਇਸ ਤਰ੍ਹਾਂ ਮਾਨੋ ਕਵੀ ਸੰਤੋਖ ਸਿੰਘ ਜੀ ਨੇ ਕਿ ਜਿਹੜੀ ਅੰਦਰ ਚੰਗੀ ਮੱਤ ਹੈ ਨਾ, ਸ੍ਰੇਸ਼ਟ ਬੁੱਧੀ ਹੈ ਜਿਹਦੇ ਵਿੱਚ ਚੰਗਾ ਹੀ ਸਫਰਨ ਹੁੰਦਾ, ਚੰਗੇ ਨਿਰਣੇ ਹੁੰਦੇ ਹੈ, ਚੰਗਾ ਫਿਰ ਜਵਾਨ ਤੋਂ ਕਹਿਣਾ ਕਹਾਉਣਾ ਹੁੰਦਾ, ਸੁਣਨਾ ਸੁਣਾਉਂਦਾ ਹੁੰਦਾ, ਉਹਨੂੰ ਚੇਤੇ ਕੀਤਾ ਹੈ। ਜਿਵੇਂ ਅਸੀਂ ਅਰਦਾਸ ਕਰਨ ਸਮੇਂ ਪਹਿਲੇ ਦਸਾਂ ਜਾਮਿਆਂ ਨੂੰ ਚੇਤੇ ਕਰਦੇ ਹਾਂ, ਫਿਰ ਇਹ ਤੋਂ ਬਾਅਦ ਅਸੀਂ ਦੂਜੇ ਪੰਜ ਪਿਆਰਿਆਂ ਨੂੰ ਵੀ ਚੇਤੇ ਕਰਦੇ ਹਾਂ, ਫਿਰ ਚਾਰ ਸਾਹਿਬਜ਼ਾਦਿਆਂ ਨੂੰ ਵੀ, 40 ਮੁਕਤਿਆਂ ਨੂੰ ਵੀ, ਫਿਰ ਹੱਠੀਆਂ ਜਪੀਆਂ ਸਤੀਆਂ ਨੂੰ ਵੀ ਯਾਦ ਕਰਦੇ ਹਾਂ, ਫਿਰ ਜਿਹੜੇ ਪੰਜ ਤਖਤ ਹੈ, ਹੋਰ ਜਿਹੜੇ ਅਸਥਾਨ ਸਰੋਵਰ ਹੈ, ਉਹਨਾਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਕਹਿੰਦੇ ਹਾਂ। ਹੈ ਤਾਂ ਅਸੀਂ ਪੂਜਦੇ ਤਾਂ ਗੁਰੂ ਨਾ, ਗੁਰੂ ਅੱਗੇ ਅਰਦਾਸ ਕਰਦੇ, ਜੇ ਕੋਈ ਕਹੇ ਵੀ ਤੁਸੀਂ ਆ ਕੇ ਕਰੀ ਜਾਂਦੇ, ਖੜੇ ਗੁਰੂ ਗ੍ਰੰਥ ਸਾਹਿਬ ਅੱਗੇ ਕਹੀ ਜਾਂਦੇ, ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ, ਉਹ ਮਰਜ਼ਾਰਾ ਹੈ, ਕਿਉਂਕਿ ਇਹਨਾਂ ਨੇ ਗੁਰੂ ਤੋਂ ਤਨ ਮਨ ਵਾਰਿਆ, ਗੁਰੂ ਤੋਂ ਘੋਲ ਘੁਮਾਇਆ, ਸਾਰੀ ਜ਼ਿੰਦਗੀ ਗੁਰੂ ਦੇ ਲੇਖੇ ਲਾਈ ਹੈ। ਕੋਈ ਹੈ ਜੇ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ, ਸਿਰ ਦੀ ਜੈ ਕਾਣ ਨਾ ਕੀਜੈ, ਪਹਿਲਾਂ ਮਰਨ ਕਬੂਲ ਜੀਵਨ ਕੀ ਛਡਾਸ, ਹੋ ਸਮਨਾ ਕੀ ਰੇਣਕਾ ਤੋ ਆਓ ਹਮਾਰਾ ਪਾਸ। ਇਹਨਾਂ ਬਚਨਾਂ 'ਤੇ ਪੰਜ ਪਿਆਰਿਆਂ ਨੇ ਪਹਿਰਾ ਦਿੱਤਾ ਵੀ ਲਓ ਮਹਾਰਾਜ ਸੀਸ, ਜਦੋਂ ਤੋਂ ਤੁਹਾਡੇ ਅਸੀਂ ਮਹਾਰਾਜ ਸ਼ਰਨ ਵਿੱਚ ਆਏ ਹਾਂ, ਸੀਸ ਤਾਂ ਉਦੋਂ ਤੋਂ ਭੇਟਾ ਕੀਤਾ ਹੈ। ਇਸ ਕਰਕੇ ਗੁਰੂ ਤੋਂ ਉਹਨਾਂ ਨੇ ਤਨ ਮਨ ਵਾਰਿਆ ਹੈ, ਜਿਸ ਕਰਕੇ ਉਹਨਾਂ ਦਾ ਸਤਿਕਾਰ ਨਾਲ ਫਿਰ ਅਸੀਂ ਨਾਲ ਲੈਂਦੇ ਹਾਂ ਅਰਦਾਸ ਵਿੱਚ, ਉਮਰ ਜ਼ਿਆਦਾ ਕਾਇਮ ਹੋ ਗਈ। ਇਸ ਤਰ੍ਹਾਂ ਜਿਹੜੇ ਗੁਰੂ ਕੇ ਚਾਰ ਸਾਹਿਬਜ਼ਾਦੇ ਸਨ, ਉਹ ਦੋ ਤਾਂ ਮੈਦਾਨੇ ਜੰਗ ਵਿੱਚ ਲੜੇ, ਦੁਸ਼ਟਾਂ ਨੂੰ ਨਾਸ ਕਰਦੇ ਰਹੇ ਸਾਡੀ ਰੱਖਿਆ ਲਈ, ਅਤੇ ਦੋ ਨੀਆਂ ਵਿੱਚ ਚੜੇ ਗਏ। ਇਸ ਕਰਕੇ ਉਹਨਾਂ ਨੇ ਘੋਲ ਘੁਮਾਇਆ, ਫਿਰ ਉਮਰ ਜ਼ਿਆਦਾ ਹੋ ਗਈ ਵੀ ਗੁਰੂ ਮਹਾਰਾਜ ਤੋਂ ਬਾਅਦ ਇਹਨਾਂ ਨੂੰ ਵੀ ਯਾਦ ਕਰੋ, ਇਹਨਾਂ ਨੂੰ ਵੀ ਧਿਆਓ, ਇਹਨਾਂ ਦਾ ਵੀ ਨਾਲ ਹੈ। ਫਿਰ ਜਿਹੜੇ 40 ਮੁਕਤੇ ਸਨ, ਚਮਕੌਰ ਦੇ ਜਾਂ ਮੁਕਤਸਰ ਦੇ ਜਾਂ ਅਨੰਦਪੁਰ ਸਾਹਿਬ, ਜਿਹਨਾਂ 40 ਨੇ ਤੀਜੇ ਨੰਬਰ 'ਤੇ ਜਾ ਕੇ ਅੰਮ੍ਰਿਤ ਛਕਿਆ ਨਾ, ਉਹਨਾਂ ਦਾ ਵੀ ਸਤਿਕਾਰ ਹੈ ਗੁਰੂ ਘਰ ਦੇ ਵਿੱਚ। ਅਸੀਂ ਉਹ ਨਾ ਭਵਨ ਨਹੀਂ ਲੈਂਦੇ, ਸਿੱਧਾ ਕਹਿੰਦੇ ਜਿਹੜੇ 40 ਮੁਕਤ ਹੋਏ ਅੰਮ੍ਰਿਤ ਛਕ ਕੇ, ਜਾਂ ਚਮਕੌਰ ਵਿੱਚ ਜਿਹੜੇ 40 ਗੁਰੂ ਤੋਂ ਕੁਰਬਾਨ ਹੋਏ, ਜਾਂ ਮੁਕਤਸਰ ਸਾਹਿਬ ਵਿੱਚ ਮਹਾਂ ਸਿੰਘ ਆਦਿਕ, ਮਾਤਾ ਪਾਕ ਕੌਰ ਆਦਿਕ, ਜਿਨ੍ਹਾਂ ਨੇ ਗੁਰੂ ਤੋਂ ਤਨ ਮਨ ਵਾਰਿਆ, ਉਹਨਾਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਕਹਿੰਦੇ ਹੈ। ਇਸ ਤਰ੍ਹਾਂ ਕਵੀ ਨੇ ਜੋ ਕਵੀਆਂ ਦੀ ਮਰਯਾਦਾ ਹੈ ਉਹਨੂੰ ਵੀ ਸਨਮੁਖ ਸਮਕਸ਼ ਰੱਖਦਿਆਂ ਹੋਇਆਂ, ਜਿੱਥੇ ਪਹਿਲਾਂ ਗੁਰੂ ਦਾ ਮੰਗਲ ਕੀਤਾ ਅਤੇ ਉਹ ਫਿਰ ਕਵਿਤਾ ਦੀ ਦਾਤੀ ਦਾ ਵੀ ਮੰਗਲ ਕਰ ਲਿਆ ਹੈ। ਉਹ ਕੱਲ੍ਹ ਆਪਾਂ ਮਰਯਾਦਾ ਦਾ ਮੰਗਲ ਪੜ੍ਹ ਲਿਆ ਸੀ ਪਹਿਲੇ ਅਰਥ ਵਿੱਚ। ਇਸੇ ਤਰ੍ਹਾਂ ਹੁਣ ਜਿਹੜੇ ਕੋਈ ਤੀਖਣ ਵੱਧ ਵਾਲੇ ਵਿਦਵਾਨ ਹੈ, ਉਹਨਾਂ ਨੇ ਇਸੇ ਕਵਿਤ ਦਾ ਇੱਕ ਦੂਜਾ ਅਰਥ ਵੀ ਕੀਤਾ ਹੈ। ਉਹ ਹੈ ਵੀ ਜਿਹੜੀ ਵਾਹਿਗੁਰੂ ਪਰਮੇਸ਼ਰ ਦੀ ਸਤਾ ਸਪੁਰਤੀ ਹੈ, ਸੱਤਾ ਹੈ, ਵੀ ਉਹਦੀ ਮਹਿਮਾ ਕੀਤੀ ਹੈ, ਪਰਮੇਸ਼ਰ ਦੀ ਜਿਹੜੀ ਸੱਤਾ ਹੈ ਨਾ ਸਫਰ, ਜਿਹਦੇ ਕਰਕੇ ਆ ਅੱਖਾਂ ਖੁੱਲ੍ਹ ਰਹੀਆਂ, ਕੰਨ ਸੁਣ ਰਹੇ ਹੈ, ਜਵਾਨ ਤੜਕ ਤੜਕ ਬੋਲ ਰਹੀ ਹੈ, ਪੈਰ ਹੱਥ ਕਿਰਿਆ ਕਰ ਰਹੇ, ਹਿਲ ਚੁਲ ਰਹੇ ਹੈ, ਇਹ ਪਰਮੇਸ਼ਰ ਦੀ ਸੱਤਾ ਹੈ ਨਾ ਸਰੀਰ ਵਿੱਚ ਸਾਰਿਆਂ ਵਿੱਚ। ਉਹ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਸੱਤਾ ਹੈ ਨਾ, ਉਹਦਾ ਮਹਿਮਾ ਵਡਿਆਈ ਕਵੀ ਜੀ ਨੇ ਇਹ ਕਵਿਤ ਵਿੱਚ ਕੀਤੀ ਹੈ। ਇਹ ਦੂਜੇ ਅਰਥ ਵਿੱਚ ਅੱਜ ਆਪਾਂ ਇਹ ਪੜ੍ਹ ਸੁਣ ਰਹੇ ਹਾਂ, ਵਿਚਾਰ ਕਰ ਰਹੇ ਹਾਂ। ਜਿਸ ਤਰ੍ਹਾਂ ਵੀ ਇਹ ਬ੍ਰਹਮ ਵਿਚਾਰ ਬ੍ਰਹਮ ਦੀ ਸੱਤਾ ਦੇ ਸੰਬੰਧ ਵਿੱਚ ਆ ਰਹੀ ਹੈ, ਸਰਨ ਸਾਰੇ ਮਨ ਲਾ ਕੇ ਸੁਣੀਏ ਜੀ। ਤੀਨੋ ਲੋਕ ਬਾਰਦਾਨੀ, ਤੀਨੋ ਜਾਚੈ ਮਹਾਰਾਨੀ। ਪੜਿਆ ਕਰ ਪੰਗਤੀ, ਸਿਰਫ ਤੀਨੋ ਲੋਕ ਬਰਦਾਨੀ, ਕਿਉਂਕਿ ਇਹਦੇ ਜਿਹੜੇ ਅਰਥ ਹੈ ਨਾ ਅੱਡੋ ਅੱਡੀ ਹੈ। ਜਿਵੇਂ ਅਸੀਂ ਅੱਧੀ ਤੁਕ ਪੜ੍ਹਦੇ ਹਾਂ, ਉਹਦੇ ਨਾਲ ਅਰਥ ਕਰਨ ਵਾਲੇ ਨੂੰ ਸਖੈਨਤਾ ਹੋ ਜਾਂਦੀ ਹੈ, ਅਤੇ ਅਰਥ ਕਿਸੇ ਪਦ ਪਦਾਰਥ ਦਾ ਰਹਿੰਦਾ ਨਹੀਂ ਹੈ। ਜੇ ਸਾਰੀ ਇਕੱਠੀ ਤੁਕ ਪੜ੍ਹ ਦਈਏ, ਫਿਰ ਜਿਹੜਾ ਕੋਈ ਉਹ ਵਿਦਵਾਨ ਉਹਦੀ ਸੁਰਤ ਵਿਰਤ ਇੱਧਰ ਉੱਧਰ ਹੋ ਗਈ, ਅਤੇ ਕੋਈ ਨਾ ਕੋਈ ਪਦ ਦਾ ਫਿਰ ਅਰਥ ਰਹਿ ਜਾਏਗਾ। ਇਸ ਕਰਕੇ ਉਹਨੇ ਕੁ ਲਫ਼ਜ਼ ਪੜ੍ਹੀਏ ਜਿਹਦੇ ਨਾਲ ਕਥਾ ਵਿਆਖਿਆ ਕਰਨ ਵਾਲੇ ਦੀ ਕੋਈ ਉਹ ਭੁੱਲ ਗਲਤੀ ਨਾ ਰਹਿ ਹੋ ਜਾਏ, ਉਹ ਤੋਂ ਕੋਈ ਐਸਾ ਉਸ ਪਦ ਪਦਾਰਥ ਦਾ ਅਰਥ ਨਾ ਰਹਿ ਜਾਏ। ਤਿੰਨੋਂ ਲੋਕ ਬਰਦਾਨੀ, ਹੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਸੱਤਾ, ਤੂੰ ਤਾਂ ਮਹਾਨ ਹੈ, ਤਿੰਨੋਂ ਲੋਕ ਬਰਦਾਨੀ। ਜਿਹੜੇ ਤਿੰਨੇ ਲੋਕ ਹੈ, ਮਾਤ ਲੋਕ, ਪਤਾਲ ਲੋਕ, ਉੱਪਰਲਾ ਜਿਹੜਾ ਲੋਕ ਹੈ, ਇਹਨਾਂ ਵਿੱਚ ਤੂੰ ਹੀ ਬਰਾਂ ਨੂੰ ਦਾਨੀ ਕੀ ਦੇਣ ਵਾਲੀ ਹੈ, ਸ੍ਰੇਸ਼ਟਤਾ ਨੂੰ ਦੇਣ ਵਾਲੀ ਹੈ, ਬਰਕੀਏ ਬਲ ਨੂੰ ਦੇਣ ਵਾਲੀ ਹੈ। ਔਰ ਤਿੰਨਾਂ ਲੋਕਾਂ ਵਿੱਚ ਜਿੰਨੇ ਜੀਵ ਜੰਤ ਹੈ, ਸਾਰਿਆਂ ਨੂੰ ਤੂੰ ਹੀ ਬਲ ਦੇਣ ਵਾਲੀ ਹੈ। ਪਰਮੇਸ਼ਰ ਦੀ ਜਿਹੜੀ ਸੱਤਾ ਹੈ, ਉਹੀ ਸਾਰਿਆਂ ਨੂੰ ਬਲ ਦਿੰਦੀ ਹੈ। ਅਤੇ ਪਰਮੇਸ਼ਰ ਦੀ ਸਾਡੇ ਸਰੀਰ ਵਿੱਚ ਸੱਤਾ ਨਾ ਹੋਵੇ, ਮਾਤਰ ਹੁਣ ਪਰਮੇਸ਼ਰ ਦੀ ਸੱਤਾ ਬੋਲ ਰਹੀ, ਮੈਂ ਤਾਂ ਨਹੀਂ ਬੋਲ ਰਿਹਾ, ਜਿੱਦਣ ਨਿਕਲੇਗੀ ਬਸ ਚਾਰ ਜਾਣੇ ਚੱਕ ਲੈਣਗੇ ਮੈਨੂੰ, ਤੁਹਾਨੂੰ ਵੀ ਚੱਕ ਲੈਣਗੇ ਚਾਰ ਜਾਣੇ। ਇਹ ਸੱਤਾ ਸਾਰਾ ਕੁਝ ਕਰ ਰਹੀ ਹੈ, ਬੋਲ ਚੱਲ ਰਹੀ ਹੈ, ਤੋਰ ਕੇ ਸਾਨੂੰ ਗੁਰਦੁਆਰੇ ਲਿਆ ਰਹੀ ਹੈ, ਕੰਨਾਂ ਰਵਾਰਾ ਸਾਨੂੰ ਸੁਣ ਸੁਣਾ ਰਹੀ ਹੈ, ਸੱਤਾ ਕਰ ਰਹੀ ਸਾਰਾ। ਇਸ ਕਰਕੇ ਕਵੀ ਕਹਿੰਦਾ ਤਿੰਨੋ ਲੋਕ ਬਰਦਾਨੀ, ਤਿੰਨਾਂ ਲੋਕਾਂ ਵਿੱਚ ਤੂੰ ਬਲ ਦੇਣ ਵਾਲੀ ਹੈ। ਅਤੇ ਇਸੇ ਤਰ੍ਹਾਂ ਤਿੰਨ ਤਰ੍ਹਾਂ ਦੇ ਜਿਹੜੇ ਲੋਕ ਹੈ, ਉਹਨਾਂ ਨੂੰ ਵੀ ਤੂੰ ਬਲ ਦੇਣ ਵਾਲੀ ਹੈ, ਭਾਵੇਂ ਕੋਈ ਉੱਤੋਂ ਪੁਰਸ਼ ਹੈ, ਉਹਨਾਂ ਨੂੰ ਵੀ ਤੂੰ ਬਲ ਦਿੰਦੀ ਹੈ ਪਰਮੇਸ਼ਰ ਦੀ ਸੱਤਾ। ਅਤੇ ਜਿਹੜੇ ਮੱਧਮ ਹੈ, ਉਹ ਮੀਡੀਅਮ ਸਾਈਜ ਦੇ ਆ, ਨਾ ਬਹੁਤੇ ਸਿਆਣੇ ਹੈ ਅਤੇ ਨਾ ਬਹੁਤੇ ਦੂਜੇ ਹੈ, ਵੀ ਵਿੱਚ ਵਿਚਾਲੇ ਜੇ ਜਿਹੜੇ ਲੋਕ ਹੈ, ਉਹਨਾਂ ਨੂੰ ਵੀ ਤੂੰ ਬਲ ਦੇਣ ਵਾਲੀ ਹੈ, ਸ੍ਰੇਸ਼ਟਤਾ ਬਖਸ਼ਣ ਵਾਲੀ ਹੈ। ਬਾਕੀ ਜਿਹੜੇ ਕਨਿਸ਼ਟ ਲੋਕ ਹੈ, ਬਹੁਤੇ ਨੀਵੇਂ ਖਿਆਲਾਂ ਦੇ ਨੀਚ ਲੋਕ ਹੈ, ਉਹਨਾਂ ਨੂੰ ਵੀ ਪਰਮੇਸ਼ਰ ਦੀ ਸੱਤਾ ਤੂੰ ਹੀ ਬਲ ਦੇਣ ਵਾਲੀ ਹੈ, ਤੂੰ ਹੀ ਸ੍ਰੇਸ਼ਟਤਾ ਬਖਸ਼ਣ ਵਾਲੀ ਹੈ। ਇਸੇ ਤਰ੍ਹਾਂ ਜਿਹੜੇ ਕੋਈ ਦੇਵਤੇ ਹਨ, ਦੈਤ ਹਨ, ਮਨੁੱਖ ਹਨ, ਇਹ ਤਿੰਨ ਲੋਕ ਹੈ, ਤਿੰਨ ਤਰ੍ਹਾਂ ਦੇ ਲੋਕ ਹੈ। ਦੇਵਤੇ ਲੋਕ ਹੋਰ ਹੈ, ਮਨੁੱਖ ਲੋਕ ਹੋਰ ਹੈ, ਇਸ ਤਰ੍ਹਾਂ ਦੈਤ ਲੋਕ ਹੋਰ ਹੈ, ਉਹਨਾਂ ਦੀ ਕਿਰਿਆ ਉਹਨਾਂ ਦੇ ਵਿਚਾਰ ਵੱਖਰੋ ਵੱਖਰੇ ਆ, ਦੇਵਤਿਆਂ ਦੇ ਹੋਰ ਤਰ੍ਹਾਂ ਦੇ ਖਿਆਲ ਵਿਚਾਰ ਆ, ਸਾਡੇ ਮਨੁੱਖਾਂ ਦੇ ਹੋਰ, ਦੈਂਤਾਂ ਦੇ ਹੋਰ ਹੈ। ਵੀ ਇਹ ਜਿਹੜੇ ਤਿੰਨ ਤਰ੍ਹਾਂ ਦੇ ਲੋਕ ਹੈ, ਮਨੁੱਖ ਹੈ, ਦੇਵਤੇ ਹੈ, ਦੈਂਤ, ਇਹਨਾਂ ਨੂੰ ਤੂੰ ਹੀ ਇਹ ਪਰਮੇਸ਼ਰ ਦੀ ਸੱਤਾ ਬਲ ਦੇਣ ਵਾਲੀ ਹੈ, ਤੂੰ ਹੀ ਇਹਨਾਂ ਨੂੰ ਸ੍ਰੇਸ਼ਟਤਾ ਬਖਸ਼ਣ ਵਾਲੀ ਹੈ। ਤੂੰ ਹੀ ਇਹਨਾਂ ਨੂੰ ਵਰ ਦੇਣ ਵਾਲੀ ਹੈ। ਤੀਨੋ ਜਾਚੈ ਮਹਾਰਾਣੀ, ਤੀਨੋ ਜਾਚੈ ਮਹਾਰਾਣੀ। ਇਹ ਜਿਹੜੇ ਤਿੰਨ ਲੋਕ ਹੈ, ਇਹ ਤੈਨੂੰ ਕਹਿੰਦੇ ਤੇਰੇ ਕੋਲੋਂ ਮਹਾਰਾਣੀ ਤੈਨੂੰ ਜਾਣ ਕੇ ਮੰਗਦੇ ਹੈ। ਜਿਹੜੇ ਤਿੰਨ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤੈਨੂੰ ਮਹਾਰਾਣੀ ਮਹਾਨ ਵੱਡੀ ਰਾਣੀ ਜਾਣ ਕੇ ਮਹਾਨ ਵੱਡੀ ਸਮਝ ਕੇ ਤੇ ਇੱਥੋਂ ਹੀ ਸਭ ਕੁਛ ਮੰਗਦੇ ਹੈ। ਤੂੰ ਹੀ ਇਹਨਾਂ ਨੂੰ ਇਹ ਪਰਮੇਸ਼ਰ ਦੀ ਸੱਤਾ ਸਭ ਕੁਛ ਦਿੱਤਾ ਹੋਇਆ ਹੈ। ਜਿਹੜਾ ਬ੍ਰਹਮ ਹੈ ਉਹ ਪਰਮੇਸ਼ਰ ਦੀ ਸੱਤਾ ਨਾਲ ਹੀ ਸੰਸਾਰ ਦੀ ਉਤਪਤੀ ਕਰੀ ਜਾ ਰਿਹਾ, ਤੇ ਭਗਵਾਨ ਵਿਸ਼ਨੂੰ ਜੇ ਸੰਸਾਰ ਦੀ ਪਾਲਣਾ ਪੋਸਣਾ ਕਰ ਰਿਹਾ ਪਰਮੇਸ਼ਰ ਦੀ ਸੱਤਾ ਕਰਕੇ, ਤੇ ਜਿਵ ਜੀ ਜਿਹੜਾ ਸੰਹਾਰ ਕਰ ਰਿਹਾ ਹੈ ਮਾਰ ਰਿਹਾ ਉਹ ਵੀ ਪਰਮੇਸ਼ਰ ਦੀ ਸੱਤਾ ਕਰਕੇ ਹੈ। ਇਸ ਕਰਕੇ ਤਿੰਨੇ ਲੋਕ ਜਿੰਨੇ ਜਿਹੜੇ ਹਨ ਤੈਨੂੰ ਮਹਾਰਾਣੀ ਜਾਣ ਕੇ ਤੈਥੋਂ ਹੀ ਮੰਗਦੇ ਹਨ। ਤੀਨੋ ਜਾਚੈ ਮਹਾਰਾਣੀ, ਜਿਹੜੇ ਦੇਵਤੇ ਮਨੁੱਖ ਹੈ ਦੈਂਤ ਹੈ, ਇਹ ਮਹਾਰਾਣੀ ਸੱਤਾ ਤੈਥੋਂ ਹੀ ਇਹ ਸਭ ਕੁਛ ਮੰਗਦੇ ਹਨ। ਤੂੰ ਹੀ ਇਹਨਾਂ ਨੂੰ ਸਭ ਕੁਛ ਦੇ ਰਹੀ ਹੈ। ਤੀਨੋ ਤਾਪ ਹਾਨੀ, ਫਿਰ ਤੂੰ ਤਿੰਨ ਤਰ੍ਹਾਂ ਦੇ ਜਿਹੜੇ ਤਾਪ ਹੈ, ਅਧਿਆਤਮਿਕ ਤਾਪ ਜਿਹੜਾ ਮਨ ਦੇ ਸਹਾਰੇ ਕੋਈ ਦੁੱਖ ਹੁੰਦਾ ਉਹਨੂੰ ਵੀ ਨਾਸ਼ ਕਰਨ ਵਾਲੀ ਹੈ, ਤੇ ਜਿਹੜਾ ਅਧਿ ਭੌਤਿਕ ਹੈ ਸਰੀਰ ਦੇ ਸਹਾਰੇ ਜਿਹੜਾ ਕੋਈ ਹੁੰਦਾ ਦੁੱਖ ਕਲੇਸ਼, ਇਸੇ ਤਰ੍ਹਾਂ ਜਿਹੜਾ ਕੋਈ ਉਹ ਅਧਿ ਦੈਵਕ ਹੈ ਉਹ ਕਿਸੇ ਦੇਵਤੇ ਕਰਕੇ ਕਿਸੇ ਗ੍ਰਹਿ ਕਰਕੇ ਕੋਈ ਪੀੜਾ ਤਕਲੀਫ ਹੁੰਦੀ ਹੈ, ਉਹ ਕੋਈ ਨਾ ਜਾਪ ਜੂ ਪਾਠ ਕਰਾ ਕੇ ਹੀ ਬ੍ਰਹਮ ਦੀ ਸੱਤਾ ਹੈ ਉਹ ਤਿੰਨਾਂ ਤਾਪਾਂ ਨੂੰ ਤੂੰ ਨਾਸ਼ ਕਰਨ ਕਰਾਉਣ ਵਾਲੀ ਹੈ। ਇਸ ਤਰ੍ਹਾਂ ਉਹ ਜਿਹੜੀਆਂ ਕੋਈ ਜੜੀਆਂ ਬੂਟੀਆਂ ਹੈ ਉਹਨਾਂ ਵਿੱਚ ਵੀ ਪਰਮੇਸ਼ਰ ਦੀ ਸੱਤਾ ਹੈ। ਐਸਾ ਘਾਹ ਫੂਸ ਹੀ ਹੈ ਉਹ ਪਤਾ ਹੀ ਹੈ, ਪਰ ਪਰਮੇਸ਼ਰ ਦੀ ਉਹਨਾਂ ਵਿੱਚ ਸੱਤਾ ਹੈ। ਦੇਖ ਲਓ ਜਦੋਂ ਕਿਹੜੇ ਸਾਡੇ ਸਰੀਰ ਨੂੰ ਦੁੱਖ ਕਲੇਸ਼ ਹੋ ਜਾਂਦਾ ਹੈ, ਤਾਪ ਬੁਖਾਰ ਹੋ ਜਾਂਦਾ, ਉਹ ਜਿਹੜੀਆਂ ਬੂਟੀਆਂ ਜਿਹੜੀਆਂ ਘਾਹ ਫੂਸ ਆ ਜਿਹੜਾ ਕੋਈ ਅਰਕ ਜਿਹਾ ਕੱਢੇ ਆ ਗੋਲੀਆਂ ਬਣਾਈਆਂ ਖਾ ਲੈਂਦੇ ਤਾਪ ਨਾਸ ਹੋ ਜਾਂਦਾ, ਉਹ ਪਰਮੇਸ਼ਰ ਦੀ ਸੱਤਾ ਹੈ। ਉੱਥੇ ਉਹ ਤਿੰਨਾਂ ਤਾਪਾਂ ਨੂੰ ਤੂੰ ਨਾਸ਼ ਕਰਨ ਵਾਲੀ ਹੈ। ਜਿਹੜੇ ਕੋਈ ਸਰੀਰ ਦੇ ਹਨ ਮਨ ਦੇ ਜਿਹੜੇ ਕੋਈ ਆ ਕਿਸੇ ਦੇ ਬਚਨਾਂ ਦੇ ਵਿੱਚ ਉਹ ਪਰਮੇਸ਼ਰ ਦੀ ਸੱਤਾ ਹੈ। ਜਦੋਂ ਕੋਈ ਬਿਆਨ ਕਰਦਾ ਵੀ ਤੂੰ ਕਾਹਦੀ ਚਿੰਤਾ ਕਰਦਾ, ਦੇਖੋ ਗੁਰੂ ਨਾਨਕ ਸਾਹਿਬ ਕਹੀ ਜਾਂਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤੁਸੀਂ ਹੈ, ਜਲ ਮੈਂ ਜੰਤੂ ਪਾਏ ਕਹਿ ਤਿਨਾ ਫੇਰੋ ਜੀ ਦੇ। ਹੁਣ ਇਹ ਜਿਹੜੀ ਜ਼ਬਾਨ ਤੋਂ ਲਫ਼ਜ਼ ਨਿਕਲ ਰਹੇ ਹੈ ਗਿਆਨਮਈ, ਜਿਹਦੇ ਨਾਲ ਚਿੰਤਾ ਨਸ਼ਟ ਹੁੰਦੀ ਹੈ ਬ੍ਰਹਮ ਦੀ ਸੱਤਾ ਕਰਕੇ ਹੈ, ਇੱਕ ਅੱਖਰ ਨਹੀਂ ਨਿਕਲ ਸਕਦਾ ਹੈ। ਇਸ ਕਰਕੇ ਬਾਕੀ ਜਿਹੜਾ ਕੋਈ ਉੱਤੋਂ ਆ ਕੇ ਦੁੱਖ ਪੈਂਦਾ ਹੈ ਉਹਦੀ ਵੀ ਜਿਹੜਾ ਨਾਸ਼ਤਾ ਹੈ ਉਹ ਪਰਮੇਸ਼ਰ ਦੀ ਸੱਤਾ ਕਰਕੇ ਹੁੰਦੀ ਹੈ। ਉਹ ਕੋਈ ਸਿਆਣਾ ਵਿੱਚ ਆ ਖੜਦਾ ਹੈ ਉਹ ਕਹਿੰਦਾ ਭੜੂ ਕਿਉਂ ਲੜ ਲੜ ਮਰਦੇ ਹੈ, ਕੀ ਬਣਨਾ ਹੈ ਤੁਸੀਂ? ਜਿਹੜਾ ਮਰਿਆ ਹੈ ਉਹ ਤਾਂ ਨਹੀਂ ਬੋਲਣਾ, ਜਿਹਦੇ ਅੰਦਰ ਬ੍ਰਹਮ ਦੀ ਸੱਤਾ ਹੈਗੀ ਉਹੀ ਸਮਝਾਊ ਬੁਝਾਊ ਵਿਚਾਲੇ ਆ ਕੇ। ਹਾਂ ਫਿਰ ਉਹ ਤੀਜਾ ਤਾਪ ਜਿਹੜਾ ਹੈ ਲੜਾਈ ਦਾ ਡਾਂਗ ਡੰਗੂਸੇ ਦਾ ਨਾਸ ਹੋ ਗਿਆ ਪਰਮੇਸ਼ਰ ਦੀ ਸੱਤਾ ਨਾਲ, ਉਸ ਸੱਤਾ ਜਵਾਨ ਵਿੱਚ ਉਹਨੇ ਕਹਿਤੇ ਲਫ਼ਜ਼ ਤੇ ਉਹ ਕਹਿ ਦੂਗਾ ਲੈ ਤੁਹਾਡਾ ਮੈਂ ਸਮਝੌਤਾ ਕਰਾ ਦਿੰਦਾ। ਉਹ ਵਿੱਚ ਵਿਚਾਲੇ ਹੋ ਗਿਆ ਜਿਹਦੇ ਅੰਦਰ ਪਰਮੇਸ਼ਰ ਦੀ ਸੱਤਾ ਹੈਗੀ ਉਹ ਸਿਆਣਪ ਨਾਲ ਸਾਰਾ ਕੁਛ ਕਹਿ ਦੂਗਾ ਖਤਮ। ਇਉਂ ਇਹ ਜਿਹੜੇ ਤਿੰਨੇ ਤਾਪ ਹੈ ਇਹ ਪਰਮੇਸ਼ਰ ਦੀ ਸੱਤਾ ਤੂੰ ਹੀ ਨਾਸ ਕਰਨੀ ਆ ਸਿਆਣਿਆ ਰਾਹੀ ਆਦਿ ਤੀਨੋ ਗੁਣ ਮੰਡਕਾ ਆਰ ਤੀਨਾ ਗੁਣ ਮੰਡਕਾ ਤਿੰਨਾ ਗੁਣਾਂ ਦੀ ਤੂੰ ਆਦ ਹੈ ਜਿਹੜੇ ਤਿੰਨ ਗੁਣ ਹੈ ਰਜੋ ਗੁਣ ਤੋਂ ਗੁਣ ਉਹ ਪਰਮੇਸ਼ਰ ਦੀ ਸੱਤਾ ਵਿੱਚੋਂ ਪੈਦਾ ਹੁੰਦੇ ਇਸ ਕਰਕੇ ਤਿੰਨਾਂ ਗੁਣਾਂ ਦੀ ਤੂੰ ਆਦ ਹੈ ਤਿੰਨਾਂ ਗੁਣਾਂ ਤੂੰ ਉਤਪਤ ਕਰਨ ਵਾਲੀ ਹੈ ਫਿਰ ਤਿੰਨਾਂ ਗੁਣਾਂ ਨੂੰ ਤੂੰ ਮੰਡਕਾ ਵੀ ਸਵਾਰਨ ਵਾਲੀ ਵੀ ਆ ਭੂਖਸ਼ਿਤ ਕਰਨ ਵਾਲੀ ਸਜਾਉਣ ਵਜਾਉਣ ਵਾਲੀ ਵੀ ਆ ਤਿੰਨ ਤਰ੍ਹਾਂ ਦੇ ਜਿਹੜੇ ਸਰੀਰ ਹੈ ਤਿੰਨਾਂ ਗੁਣਾਂ ਵਾਲੇ ਕੋਈ ਬੀਰਸੀ ਹੈ ਲੜਾਕਾ ਭੜਾਕਾ ਹੈ ਕੋਈ ਰਜੋ ਗੁਣੀ ਲੋਭੀ ਲਾਲਚੀ ਹੈ ਕੋਈ ਜਿਹੜਾ ਸਤੋ ਗੁਣੀ ਹੈ ਸਤੀ ਸੰਤੋਖੀ ਉਹਨਾਂ ਨੂੰ ਸਵਾਰਿਆ ਕਿਹਨੇ ਭੂਸ਼ਤ ਕਿਹਨੇ ਕਿਹਾ ਪਰਮੇਸ਼ਰ ਦੀ ਸੱਤਾ ਨੇ ਜੇ ਪਰਮੇਸ਼ਰ ਦੀ ਸੱਤਾ ਤਿੰਨਾਂ ਵਿੱਚ ਨਾ ਹੋਵੇ ਕੋਈ ਨਹੀਂ ਉਹ ਭੂਸ਼ਤ ਕੋਈ ਨਹੀਂ ਸਜੇ ਬਜੇਗਾ ਇਸ ਕਰਕੇ ਜਿਹੜੇ ਤਿੰਨਾਂ ਗੁਣਾਂ ਵਾਲੇ ਜੀਵ ਇਹਨਾਂ ਨੂੰ ਵੀ ਤੂੰ ਸਜਾਉਣ ਵਾਲੀ ਹੈ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੀ ਸੱਤਾ ਤਿੰਨੋ ਕਾਲ ਮਾਨੀ ਫਿਰ ਤਿੰਨਾਂ ਸਮਿਆਂ ਵਿੱਚ ਤੂੰ ਮੰਨੀ ਗਈ ਹੈ ਉਸ ਵਿੱਚ ਵਰਤਮਾਨ ਵਿੱਚ ਤੂੰ ਹੀ ਦ੍ਰਿਸ਼ਟਾ ਰੂਪ ਹੋਣ ਕਰਕੇ ਮੰਨੀ ਗਈ ਹੈ ਪੂਜੀ ਗਈ ਹੈ ਸਤਿਕਾਰੀ ਗਈ ਹੈ ਤਿੰਨੋ ਸ਼ਕਤ ਪ੍ਰਧਾਨੀ ਤਾਵ ਹਾਂ ਜਿਹੜੀਆਂ ਤਿੰਨ ਤਰ੍ਹਾਂ ਦੀਆਂ ਸ਼ਕਤੀਆਂ ਹੈ ਨਾ ਇਹਨਾਂ ਵਿੱਚ ਤੇਰੀ ਪ੍ਰਧਾਨਤਾ ਹੈ ਆਹ ਜਿਹੜੀ ਬ੍ਰਹਮਾ ਦੇ ਅੰਦਰ ਉਤਪਤੀ ਦੀ ਸ਼ਕਤੀ ਹੈ ਨਾ ਉਹਦੇ ਵਿੱਚ ਤੇਰੀ ਮੁੱਖਤਾ ਹੈ ਜੇ ਤੂੰ ਨਾ ਹੋਵੇਂ ਬ੍ਰਹਮਾ ਨਹੀਂ ਕੁਝ ਕਰ ਸਕਦਾ ਇਸ ਕਰਕੇ ਇਹ ਜਿਹੜੀਆਂ ਤਿੰਨ ਤਰ੍ਹਾਂ ਦੀਆਂ ਸ਼ਕਤੀਆਂ ਵਾਲੇ ਹੈ ਨਾ ਬ੍ਰਹਮਾ ਵਿਸ਼ਨੂੰ ਵਿਸ਼ਨੂੰ ਉਹਨਾਂ ਵਿੱਚ ਤੇਰੀ ਪ੍ਰਧਾਨਤਾ ਤੇਰੀ ਮੁੱਖਤਾ ਹੈ ਜਾਂ ਉਮਾ ਰਮਾ ਸਵਿਤਰੀ ਇਹ ਜਿਹੜੀਆਂ ਤਿੰਨ ਸ਼ਕਤੀਆਂ ਮੰਨੀਆਂ ਗਈਆਂ ਬ੍ਰਹਮਾ ਵਿਸ਼ਨੂੰ ਸ਼ਿਵਜੀ ਦੇ ਘਰ ਵਾਲੀਆਂ ਇਹਨਾਂ ਵਿੱਚ ਤੇਰੀ ਪ੍ਰਧਾਨਤਾ ਕਿਉਂਕਿ ਇਹਨਾਂ ਵਿੱਚ ਵੀ ਤੂੰ ਹੀ ਹੈ ਪਾਰਵਤੀ ਅੰਦਰ ਵੀ ਪਰਮੇਸ਼ਰ ਦੀ ਸੱਤਾ ਹੈ ਲਛਮੀ ਅੰਦਰ ਵੀ ਪਰਮੇਸ਼ਰ ਵਾਹਿਗੁਰੂ ਦੀ ਸੱਤਾ ਕੰਮ ਕਰ ਰਹੀ ਹੈ ਜਿਹੜੀ ਸਵਿਤਰੀ ਸਾਰ ਸਰਸਤੀ ਉਹਦੇ ਅੰਦਰ ਵੀ ਪਰਮੇਸ਼ਰ ਦੀ ਸੱਤਾ ਹੈ ਇਸ ਕਰਕੇ ਤਿੰਨੇ ਸ਼ਕਤੀਆਂ ਵਿੱਚ ਤੇਰੀ ਹੀ ਪ੍ਰਧਾਨਤਾ ਹੈ ਮੁਕਤਾ ਹੈ ਤੂੰ ਹੀ ਮਹਾਨ ਹੈ ਤਿੰਨੋ ਕਿਰਤ ਬਾਣੀ ਹਾਂ ਤਿੰਨੋ ਕਿਰਤ ਬਾਣੀ ਤਿੰਨੇ ਤੇਰੇ ਕੀਰਤੀ ਕਰਨ ਵਾਲੇ ਦੇਵਤੇ ਵੀ ਤੇਰੀ ਕੀਰਤੀ ਕਰਦੇ ਤੇਰੀ ਜੈ ਜੈਕਾਰ ਕਰਦੇ ਵੀ ਹੈ ਪਰਮੇਸ਼ਰ ਦੀ ਸੱਤਾ ਸ਼ਕਤੀ ਤੂੰ ਮਹਾਨ ਹੈ ਤੂੰ ਨਾ ਹੋਵੇਂ ਅਸੀਂ ਧੇਲੇ ਦੇ ਨਹੀਂ ਹੈ ਅਸੀਂ ਕੁਝ ਨਹੀਂ ਕਰ ਸਕਦੇ ਹਾਂ ਤੂੰ ਹੈ ਸਭ ਤੋਂ ਮਹਾਨ ਤਿੰਨੇ ਤੇਰੀ ਕੀਰਤੀ ਕਰਨ ਵਾਲੇ ਹੈ ਦੇਵਤੇ ਵੀ ਤੇਰੀ ਮਹਿਮਾ ਕਰਦੇ ਤੈਨੂੰ ਮਹਾਨ ਮੰਨਦੇ ਹੈ ਮਨੁੱਖ ਵੀ ਕਹਿੰਦੇ ਦੈਤ ਵੀ ਤੇਰੀ ਕੀਰਤੀ ਕਰਦੇ ਤੈਨੂੰ ਹੀ ਮਹਾਨ ਸਮਝਦੇ ਹਨ ਤਿੰਨੋ ਗਾਨੀ ਬਾਰ ਬੰਡਕਾ ਹਾਂ ਤਿੰਨੋ ਬਾਰ ਬਾਨੀ ਤਿੰਨੋ ਗਾਨੀ ਬਾਰ ਬੰਡਕਾ ਤਿੰਨਾਂ ਨੇ ਤੈਨੂੰ ਗਾਉਣਾ ਕੀਤਾ ਹੈ ਤਿੰਨੇ ਤੇਰਾ ਜਸ ਕਰਦੇ ਹੈ ਆ ਜਿਹੜੇ ਤਿੰਨ ਤਰ੍ਹਾਂ ਦੇ ਮਨੁੱਖਾਂ ਤੋਂ ਮਧੂ ਕਨਿਸ਼ਟ ਸਭ ਤੈਨੂੰ ਗਾਉਂਦੇ ਹੈ ਬ੍ਰਹਮਾ ਵਿਸ਼ਨੂੰ ਇਹ ਤਿੰਨੇ ਤੈਨੂੰ ਗਾਉਂਦੇ ਹੈ ਦੇਵਤੇ ਮਨੁੱਖ ਤੈਨੂੰ ਗਾਉਂਦੇ ਹੈ ਤੂੰ ਵਰਾਂ ਦੇ ਤੂੰ ਬਲ ਨੂੰ ਵੰਡਣ ਵਾਲੀ ਹੈ ਬਖਸ਼ਣ ਵਾਲੀ ਹੈ ਇਹ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੀ ਸੱਤਾ ਦੀਨੀ ਰਾਜ ਧਾਨੀ ਬੱਜਰ ਪਾਨੀ ਕੋ ਕਿਰਪਾਨ ਪਾਨੀ ਹਾਂ ਕਿਰਪਾਨ ਪਾਨੀ ਕਿਰਪਾ ਰੂਪੀ ਆਪਣੇ ਹੱਥ ਵਿੱਚ ਕਿਰਪਾਨ ਰੱਖਣ ਵਾਲੀ ਦੇਣੀ ਜਿਹੜੀ ਆ ਜਿਹੜਾ ਜੀਵ ਰੂਪੀ ਇੰਦਰ ਹੈ ਇਹਨੂੰ ਕਹਿੰਦੇ ਤੂੰ ਰਾਜਧਾਨੀ ਦਿੱਤੀ ਹੈ ਮਹਾਨਤਾ ਬਖਸ਼ੀ ਹੋਈ ਹੈ ਹਰ ਇੱਕ ਜੀਵ ਨੂੰ ਮਹਾਨਤਾ ਹੀ ਪਰਮੇਸ਼ਰ ਨੇ ਸੱਤਾ ਬਖਸ਼ੀ ਸੱਤਾ ਨੇ ਦਿੱਤੀ ਹੋਈ ਹੈ ਜੇ ਕੋਈ ਉੱਚੇ ਉੱਚੇ ਥਾਂ 'ਤੇ ਬੈਠਾ ਉਹ ਪਰਮੇਸ਼ਰ ਦੀ ਸੱਤਾ ਕਰਕੇ ਆ ਤਾਕਤ ਕਰਕੇ ਬੈਠਾ ਇਸ ਕਰਕੇ ਇਹ ਪਰਮੇਸ਼ ਕਿਰਪਾ ਰੂਪੀ ਕਿਰਪਾਨ ਨੂੰ ਆਪਣੇ ਕਹਿੰਦੇ ਹੁਕਮ ਰੂਪੀ ਹੱਥਾਂ ਵਿੱਚ ਪਕੜਨ ਵਾਲੀ ਜੀਵ ਰੂਪੀ ਜਿਹੜਾ ਇੰਦਰ ਹੈ ਉਹਨੂੰ ਤੋਂ ਗੁਰੂ ਦੁਆਰਾ ਜਿਹੜਾ ਤੁਰਿਆ ਪਦ ਰੂਪੀ ਸਰੂਪ ਤਖ਼ਤ ਹੈ ਉਹਦੇ 'ਤੇ ਜਿਹੜਾ ਤੂੰ ਉਹਨੂੰ ਕਾਇਮ ਕਰਨਾ ਉਹਨੂੰ ਬਖਸ਼ਣਾ ਹੈ ਇਹ ਰਾਜਧਾਨੀ ਤੂੰ ਹੀ ਬਖਸ਼ੀ ਹੈ। ਜਾਨੀ ਮੈਂ ਭਵਾਨੀ ਸੁਖ ਖਾਨੀ ਖਾਲ ਖੰਡਕਾ। ਇਸ ਕਰਕੇ ਮੈਂ ਕਵੀ ਸੰਤੋਖ ਸਿੰਘ ਨੇ ਤਾਂ ਹੇ ਪਰਮੇਸ਼ਰ ਵਾਹਿਗੁਰੂ ਦੀ ਸੱਤਾ ਮੈਂ ਜਾਣਿਆ ਵੀ ਤੂੰ ਹੀ ਭਵਾਨੀ ਸੰਸਾਰ ਨੂੰ ਲਿਆਉਣ ਵਾਲੀ ਹੈ ਉਹੀ ਭਾਵ ਸੰਸਾਰ ਨੂੰ ਲਿਆਉਣ ਵਾਲੀ ਹੈ ਤੂੰ ਹੀ ਸੰਸਾਰ ਦੇ ਜਿਹੜੀ ਕੋਈ ਆ ਜਨਮ ਲਿਆਉਣ ਵਾਲੀ ਹੈ ਜਿਹਦੇ ਵਿੱਚ ਉਹ ਪਰਮੇਸ਼ਰ ਦੀ ਸਰੀਰ ਦੇ ਵਿੱਚ ਸੱਤਾ ਆ ਜਾਂਦੀ ਉਹ ਸੰਸਾਰ ਦੇ ਵਿੱਚ ਆ ਜਾਂਦਾ ਜਿਹਦੇ ਵਿੱਚੋਂ ਪਰਮੇਸ਼ਰ ਦੀ ਸੱਤਾ ਸਰੀਰ 'ਚੋਂ ਨਿਕਲ ਜਾਂਦੀ ਉਹ ਸੰਸਾਰ 'ਚੋਂ ਚਲਿਆ ਜਾਂਦਾ। ਇਸ ਕਰਕੇ ਸੰਸਾਰ ਦੇ ਵਿੱਚ ਲਿਆਉਣ ਵਾਲੀ ਸੰਸਾਰ ਤੋਂ ਲਿਜਾਣ ਵਾਲੀ ਮੈਂ ਤੈਨੂੰ ਹੀ ਮੰਨਿਆ ਹੈ ਇਹ ਪਰਮੇਸ਼ਰ ਦੀ ਸੱਤਾ ਤੇਥੋਂ ਬਗੈਰ ਸੰਸਾਰ ਦੇ ਵਿੱਚ ਨਹੀਂ ਕੋਈ ਆ ਸਕਦਾ ਤੇਥੋਂ ਬਗੈਰ ਸੰਸਾਰ ਦੇ ਵਿੱਚੋਂ ਕੋਈ ਜਾ ਨਹੀਂ ਸਕਦਾ ਤੇਰੀ ਸੱਤਾ ਚੁੱਕ ਕੇ ਲਿਜਾਂਦੀ ਇੱਥੋਂ ਉਹ ਜਮਦੂਰ ਦੇ ਆ ਜਾਂਦੇ ਉਹਨਾਂ ਵਿੱਚ ਵੀ ਉਸੇ ਦੀ ਸੱਤਾ ਹੀ ਹੈ ਉਹ ਆ ਜਾਂਦੇ ਫੜ ਲੈਂਦੇ ਕੰਨੋਂ ਚੱਲ ਚੱਲ ਦਰਹਾਲ ਦੀ ਬਾਨ ਬੁਲਾਇਆ ਹਰ ਪ੍ਰਮਾਨ ਦਰਗਾਹ ਕਾਇਆ। ਇਸ ਤਰ੍ਹਾਂ ਤੂੰ ਸੰਸਾਰ ਨੂੰ ਲਿਆਉਣ ਵਾਲੀ ਹੈ ਅਤੇ ਮਾਰ ਕੇ ਲਿਜਾਣ ਵਾਲੀ ਵੀ ਮੌਤ ਰੂਪ ਹੋ ਕੇ ਹੈ। ਜਾਨੀ ਮੈਂ ਭਵਾਨੀ ਸੁੱਖ ਖਾਨੀ ਫਿਰ ਤੂੰ ਇਹ ਸੁਖਾਂ ਦੀ ਖਾਣ ਸਮਝਿਆ ਹੈ ਇਹ ਸੁਖਾਂ ਦੀ ਖਾਣ ਪਰਮੇਸ਼ਰ ਦੀ ਸੱਤਾ ਮੈਂ ਤੈਨੂੰ ਸੰਸਾਰ ਨੂੰ ਲਿਆਉਣ ਵਾਲੀ ਸਮਝਿਆ ਹੈ। ਖਲ ਖੰਡਕਾ ਫਿਰ ਜਿਹੜੀ ਖਲ ਕੀ ਹੈ ਮੂਰਖਤਾਈ ਹੈ ਉਹਨੂੰ ਤੂੰ ਖੰਡਕਾ ਕੀ ਹੈ ਨਾਸ ਕਰਨ ਵਾਲੀ ਹੈ। ਇੱਥੇ ਪਰਮੇਸ਼ਰ ਦੀ ਸੱਤਾ ਵਰਤ ਜਾਂਦੀ ਹੈ ਨਾ ਕਿਸੇ ਗੁਰਮੁਖ ਸੰਤ ਭਗਤ ਰਾਹੀਂ ਚੰਗੇ ਵਿਆਖਿਆ ਕਰ ਬਖਤੇ ਰਾਹੀਂ ਉੱਥੇ ਮੂਰਖਤਾਈ ਨਾਸ ਹੋ ਜਾਂਦੀ ਹੈ। ਇਸ ਕਰਕੇ ਤੂੰ ਮੂਰਖਤਾਈ ਨੂੰ ਨਾਸ ਕਰਨ ਵਾਲੀ ਮੈਂ ਜਾਣਿਆ ਹੈ। ਕੱਲ ਜਿਹੜੇ ਕਾਮ ਕ੍ਰੋਧ ਆਦਿਕ ਹਨ ਉਹਨਾਂ ਦਾ ਟੁੱਟੇ ਟੁੱਟੇ ਕਰਨ ਵਾਲੀ ਨਾਸ ਕਰਨ ਵਾਲੀ ਵੀ ਇਹ ਪਰਮੇਸ਼ਰ ਦੀ ਸੱਤਾ ਮੈਂ ਤੈਨੂੰ ਜਾਣਿਆ। ਗੁਰਮੁਖਾਂ ਅੰਦਰ ਤੂੰ ਆਪਣੀ ਸੱਤਾ ਉਹ ਬਾਣੀ ਵਿੱਚ ਲਿਆ ਕੇ ਐਸੇ ਉਹ ਲਫਜ਼ਾਂ ਰਾਹੀਂ ਸਮਝਾ ਕੇ ਗਿਆਨ ਬਖਸ਼ ਕੇ ਮੂਰਖਤਾ ਨੂੰ ਕਾਮ ਕ੍ਰੋਧ ਆਦਿਕ ਮੂਰਖ ਦੁਸ਼ਟਾਂ ਨੂੰ ਨਾਸ ਕਰਨ ਵਾਲੀ ਹੈ ਉਹ ਮੈਂ ਜਾਣਿਆ ਹੈ। ਨਮੋ ਨਮੋ ਬਾਕ ਬਾਣੀ ਇਸ ਕਰਕੇ ਸਾਰਿਆਂ ਦੇ ਬਾਣੀ ਰਸਨਾ ਅਤੇ ਬਾਕ ਰੂਪ ਹੋ ਕੇ ਬਚਨ ਰੂਪ ਹੋ ਕੇ ਨਿਵਾਸ ਕਰਨ ਵਾਲੀ ਪਰਮੇਸ਼ਰ ਦੀ ਸੱਤਾ ਤੈਨੂੰ ਨਮਸਕਾਰ ਹੈ ਤੈਨੂੰ ਨਮਸਕਾਰ ਹੈ। ਕਿਉਂਕਿ ਪਰਮੇਸ਼ਰ ਦੀ ਜਿਹੜੀ ਸੱਤਾ ਹੈ ਸਾਰਿਆਂ ਸਾਰਿਆਂ ਦੇ ਰਸਨਾ ਅਤੇ ਬਾਕ ਰੂਪ ਹੋ ਕੇ ਨਿਵਾਸ ਕਰ ਰਹੀ ਹੈ। ਜਿਹੜੇ ਕੋਈ ਬੋਲ ਚਾਲ ਹੈ ਪਰਮੇਸ਼ਰ ਦੀ ਸੱਤਾ ਕਰਕੇ ਜਵਾਨ ਰਾਹੀਂ ਨਿਕਲ ਰਹੇ ਹੈ ਅਤੇ ਜੇ ਪਰਮੇਸ਼ਰ ਦੀ ਸੱਤਾ ਨਾ ਹੋਵੇ ਜਵਾਨ ਤੋਂ ਕੋਈ ਬਚਨ ਨਹੀਂ ਧੜਕ ਧੜਕ ਨਿਕਲ ਸਕਦਾ ਹੈ। ਇਸ ਕਰਕੇ ਪਰਮੇਸ਼ਰ ਦੀ ਸੱਤਾ ਰਸਨਾ ਕਰਕੇ ਤੈਥੋਂ ਹੀ ਬਾਕ ਨਿਕਲ ਰਹੇ ਆ ਵਚਨ ਨਿਕਲ ਰਹੇ ਆ ਬੋਲੇ ਜਾ ਰਹੇ ਆ ਤੈਨੂੰ ਨਮਸਕਾਰ ਹੈ ਨਮਸਕਾਰ ਹੈ। ਜੋਤ ਬਿਦ ਤਾਨੀ ਨਮੋ ਨਮੋ ਬਾਕ ਬਾਨੀ ਜੋਤ ਬਿਦ ਤਾਨੀ ਦਾਸ ਰਸਨਾ ਬਸਾਨੀ ਹੈ ਨੀ ਇਸ ਤਰ੍ਹਾਂ ਕਹਿੰਦੇ ਤੇਰੀ ਜਿਹੜੀ ਜੋਤ ਹੈ ਸਾਰਿਆਂ ਵਿੱਚ ਕਹਿੰਦੇ ਬਿਰਤਾਨੀ ਕੀ ਹੈ ਪ੍ਰਗਟ ਹੋ ਰਹੀ ਹੈ ਜਾਂ ਇਹ ਪਰਮੇਸ਼ਰ ਦੀ ਸੱਤਾ ਤੂੰ ਹੀ ਜਿਹੜਾ ਬ੍ਰਹਮ ਦੀ ਜੋਤ ਨੂੰ ਪ੍ਰਗਟ ਕਰ ਦੇਣ ਵਾਲੀ ਹੈ ਗੁਰਮੁਖਾਂ ਦੁਆਰਾ ਗੁਰੂ ਦੁਆਰਾ ਗਿਆਨ ਦੀ ਬਖਸ਼ਿਸ਼ ਕਰਕੇ ਦਾਸ ਰਸਨਾ ਬਸਾਨੀ, ਜਿਹੜੇ ਕੋਈ ਦਾਸ ਹੈ ਉਹਨਾਂ ਦੀ ਰਸਨਾ ਤੇ ਤੂੰ ਬਸਾਨੀ ਕੀ ਬਸਣ ਵਾਲੀਆਂ ਬਸ ਰਹੀ ਹੈ। ਜੈਤ ਜੈਤ ਮਾਤ ਚੰਡਿਕਾ, ਇਸ ਕਰਕੇ ਇਹ ਮਾਤ ਬਹੁਤ ਵੱਡੇ ਮਾਤਵਰ ਵਾਲੀ, ਬਹੁਤ ਵੱਡੇ ਭਰਿਸਤੇ ਯਕੀਨ ਕਰਾਉਣ ਵਾਲੀ, ਤੇਰੀ ਜੈ ਹੋਵੇ, ਤੇਰੀ ਜੈ ਹੋਵੇ। ਪਰਮੇਸ਼ਰ ਦੀ ਸੱਤਾ ਬਹੁਤ ਵੱਡੇ ਮਹੱਤਵਰ, ਬਹੁਤ ਵੱਡੇ ਇਸ ਤਰ੍ਹਾਂ ਅਜਤ ਅਵਰੋਹ ਨੂੰ ਬਖਸ਼ਣ ਵਾਲੀ, ਤੇਰੀ ਜੈ ਹੋਵੇ। ਤੇਰੇ ਚੰਡਕਾ ਤਿੱਖੇ ਤੇਜ ਪ੍ਰਤਾਪ ਵਾਲੀ ਜਾਂ ਚੰਡਕਾ ਬੜੇ ਭਾਰੀ ਪ੍ਰਕਾਸ਼ ਵਾਲੀ, ਇਹ ਪਰਮੇਸ਼ਰ ਦੀ ਚੱਤਾ, ਹਾਂ ਤੇਰੀ ਜੈ ਹੋਵੇ, ਜੈ ਹੋਵੇ। ਮਾਤ ਨੂੰ ਮਹਾ ਮਹੱਤ ਵਾਲੀ, ਮਹਾਨ ਤਾਕਤ ਵਾਲੀ, ਤੀਨੋ ਲੋਕ ਬਾਰਦਾਨੀ, ਇਸ ਤਰ੍ਹਾਂ ਇਹ ਜਾਣੀ ਪਰਮੇਸ਼ਰ ਦੀ ਜਿਹੜੀ ਸੱਤਾ ਹੈ ਉਹਦੀ ਮਹਿਮਾ ਦਾ ਮੰਗਲ ਕਵੀ ਜੀ ਨੇ ਕੀਤਾ ਹੈ। ਇਉਂ ਵਿਦਵਾਨਾਂ ਨੇ ਆਪਣੀ ਤੀਕਸ਼ਣ ਬੁੱਧੀ ਨਾਲ ਅਰਥ ਕੀਤਾ ਹੈ। ਤੀਜੇ ਜਿਹੜੇ ਕੋਈ ਗੁਰੂ ਕੇ ਸਿੱਖ ਹੈ, ਗੁਰਮਤਿ ਦੇ ਧਾਰਨੀ ਹੈ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਉਹ ਵੀ ਜਿਹੜੀ ਬਾਣੀ ਗੁਰੂ ਰੂਪ ਹੈ ਅਤੇ ਜਿਹੜੇ ਗੁਰੂ ਹੈ ਗੁਰਬਾਣੀ ਰੂਪ ਹੈ। ਸਤਿਗੁਰੂ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ ਵੀ ਸਤਿਗੁਰੂ ਦੀ ਬਾਣੀ ਸਤ ਸਰੂਪ ਹੈ, ਸਤਿਗੁਰੂ ਸਾਹਿਬ ਬਾਣੀ ਰੂਪ ਬਣ ਰਹੇ ਨੇ। ਇਸ ਤਰ੍ਹਾਂ ਜਿਹੜੇ ਗੁਰਬਾਣੀ ਨੂੰ ਗੁਰੂ ਮੰਨਣ ਵਾਲੇ ਹੈ ਉਹਨਾਂ ਨੇ ਫਿਰ ਇਸ ਕਵਿਤ ਦਾ ਜਿਹੜਾ ਅਰਥ ਹੈ ਵੀ ਕਵੀ ਨੇ ਗੁਰਬਾਣੀ ਦੀ ਮਹਿਮਾ ਕੀਤੀ ਹੈ। ਉਹ ਆਪੋ ਆਪਣੇ ਵੱਧ ਅਨੁਸਾਰ ਹੈ ਨਾ ਅਰਥ, ਜਿਵੇਂ ਕੋਈ ਤਿੱਤਰ ਬੋਲ ਰਿਹਾ ਸੀ ਅਤੇ ਹੁਣ ਉਹ ਕਹਿੰਦੇ ਵੀ ਕੀ ਬੋਲ ਰਿਹਾ ਹੈ, ਜਿਹੜਾ ਮੱਲ ਸੀ ਨਾ ਉਹ ਕਹਿੰਦਾ ਵੀ ਇਹ ਤਿੱਤਰ ਕਹਿ ਰਿਹਾ, ਇਹ ਸਮਝਾ ਰਿਹਾ, ਉੱਚੀ ਉੱਚੀ ਬੋਲ ਰਿਹਾ, ਇਹ ਕਹਿੰਦਾ ਖਾ ਕਿਉਂ ਖਾ ਕਰ ਕਸਰਤ, ਖਾ ਕਿਉਂ ਕਰ ਕਸਰਤ, ਵੀ ਇਹ ਬੋਲ ਰਿਹਾ ਤਿੱਤਰ। ਜਾਣੀ ਉਹਨੇ ਆਪਣੀ ਮਰਜ਼ੀ ਦੇ ਅਰਥ, ਕਿਉਂਕਿ ਉਹ ਖਾਂਦਾ ਘਿਓ ਅਤੇ ਕਸਰਤ ਕਰਦਾ ਸੀ। ਇਸ ਤਰ੍ਹਾਂ ਦੂਜੇ ਨੂੰ ਮਹਾਤਮਾ ਨੂੰ ਪੁੱਛਿਆ, ਕਹਿੰਦੇ ਵੀ ਇਹ ਕੀ ਕਹਿ ਰਿਹਾ, ਕਹਿੰਦੇ ਨਹੀਂ ਆ ਤੇਰੀ ਮੱਲਾ ਨਹੀਂ ਗੱਲ ਕਰ ਰਿਹਾ ਵੀ ਘਿਓ ਖਾ ਅਤੇ ਕਸਰਤ ਕਰ, ਇਹ ਨਹੀਂ ਕਹਿ ਰਿਹਾ ਹੈ, ਇਹ ਕਹਿ ਰਿਹਾ ਸੁਭਾਨ ਤੇਰੀ ਕੁਦਰਤ, ਇਹ ਵਾਹਿਗੁਰੂ ਤੇਰੀ ਕਿਹੜੀ, ਤੇਰੀ ਬੜੀ ਮਹਾਨ ਹੈ ਕੁਦਰਤ, ਮਹਾਨ ਹੈ ਤੇਰੀ ਸ਼ੂਦਰ ਸ਼ਕਤੀ, ਮਹਾਨ ਹੈ ਚਰਜ ਹੈ। ਅਤੇ ਇਸੇ ਤਰ੍ਹਾਂ ਜਿਹੜਾ ਕੋਈ ਲੂਣ ਮਿਰਚਾਂ ਮਸਾਲੇ ਵੇਚਣ ਵਾਲਾ ਸੀ ਉਹ ਕਹਿੰਦਾ ਨਹੀਂ, ਨਾ ਖਾ ਕੇ ਉਹ ਕਸਰਤ ਕਹਿ ਰਿਹਾ ਨਾ ਸੁਭਾਨ ਕੁਦਰਤ ਕਰਦਾ, ਇਹ ਤਾਂ ਕਹਿੰਦਾ ਲੂਣ ਮਿਰਚਾਂ ਅਦਰਕ ਮੇਰੀ ਗੱਲ ਕਰਦਾ, ਵੀ ਇਹ ਬੇਚੇ ਰੋਜ਼ ਦਾ ਵਰਤ ਬਣਵਾਵਾ, ਰੋਕ ਨੂੰ ਲੋਣ ਰੇਕ ਨੂੰ ਲੋੜ ਹੈ, ਰੋਜ਼ ਹੀ ਮਿਰਚਾਂ ਦੀ ਲੋੜ, ਲੋਕ ਦਰਦ ਦੀ ਲੋੜ ਹੈ, ਇਹ ਨਾ ਨਾਲ ਛੱਡੀ, ਇਹ ਜ਼ਰੂਰ ਵੇਚੀ ਨਾਲ ਲਿਆਈ, ਇਹ ਤੇਰਾ ਵਿਕ ਜੂ, ਦੂਜਾ ਵਿਕੇ ਨਾ ਵਿਕੇ। ਇਸ ਕਰਕੇ ਤੇਰਾ ਮੈਨੂੰ ਗਿਆਨ ਦੇ ਰਿਹਾ ਵੀ ਤੂੰ ਲੂਣ ਮਿਰਚਾਂ ਲਿਆ ਕਰ, ਵੇਚਿਆ ਕਰ, ਤੇਰਾ ਟੱਬਰ ਟੀਰ ਪਲੀ ਜਾਊਗਾ। ਵੇਖ ਲਓ ਇੱਕ ਲਫ਼ਜ਼ ਜੋ ਬੋਲ ਰਿਹਾ ਉਹਦੇ ਅਰਥ ਆਪੋ ਆਪਣੇ ਕੱਢੀ ਜਾਂਦੇ। ਇਸੇ ਤਰ੍ਹਾਂ ਕਵੀ ਜੀ ਨੇ ਕਵਿਤ ਤਾਂ ਇਹੋ ਚਾਰਿਆ ਹੈ, ਜਿਹੜੇ ਕੋਈ ਕਵੀ ਲੋਕ ਹੈ ਉਹ ਕਹਿੰਦੇ ਵੀ ਕਵਿਤਾ ਦੀ ਦਾਤੀ ਦਾ ਉਹਨੇ ਮੰਗਲ ਕੀਤਾ ਹੈ। ਜਿਹੜੇ ਕੋਈ ਬ੍ਰਹਮ ਪ੍ਰੈਣ ਰਹਿਣਗੇ ਪਰਮੇਸ਼ੁਰ ਨੂੰ ਮੰਨਣ ਪੂਜਣ ਵਾਲੇ ਉਹ ਕਹਿੰਦੇ ਨਹੀਂ, ਪਰਮੇਸ਼ੁਰ ਦੀ ਸੱਤਾ ਦਾ ਮੰਗਲ ਹੈ, ਉਹਦੀ ਕਲਾ ਦਾ ਸ਼ਕਤੀ ਦਾ ਮੰਗਲ ਹੈ ਪਰਮੇਸ਼ੁਰ ਜੀ ਦਾ। ਜਿਹੜੇ ਕੋਈ ਗੁਰਬਾਣੀ ਨੂੰ ਮੰਨਣ ਪੂਜਣ ਵਾਲੇ ਹੈ ਉਹ ਕਹਿੰਦੇ ਨਹੀਂ, ਇਹ ਗੁਰਬਾਣੀ ਦੀ ਮਹਿਮਾ ਦਾ ਮੰਗਲ ਹੈ, ਗੁਰਬਾਣੀ ਦੀ ਵਡਿਆਈ ਹੈ। ਹੁਣ ਤੀਜਾ ਅਰਥ ਹੈ, ਜਿਹੜੇ ਗੁਰਬਾਣੀ ਨੂੰ ਮਹਾਨ ਮੰਨਣ ਵਾਲੇ ਹੈ ਉਹਨਾਂ ਨੇ ਇਸ ਤਰ੍ਹਾਂ ਅਰਥ ਕਰ ਲਿਆ ਹੈ, ਤੀਨੋ ਲੋਕ ਬਾਰਦਾਨੀ, ਵਿਹੇ ਧਰਕੀ ਬਾਣੀ ਸੱਚ ਕੀ ਬਾਣੀ ਤਿੰਨਾਂ ਲੋਕਾਂ ਨੂੰ ਤੂੰ ਹੀ ਵਰਕੀਏ ਬਲ ਬਖਸ਼ਣ ਵਾਲੀ ਹੈ, ਤੂੰ ਹੀ ਤਿੰਨ ਤਰ੍ਹਾਂ ਦੇ ਲੋਕਾਂ ਨੂੰ ਸ੍ਰੇਸ਼ਟਤਾ ਬਰਸੀਆਂ ਵਾਲੀ ਹੈ, ਭਾਵੇਂ ਕੋਈ ਕੋਡੇ ਰਾਕਸ਼ ਵਰਗਾ ਹੋਵੇ, ਭਾਵੇਂ ਸੱਜਣ ਠੱਗ ਵਾਲਾ, ਭਾਵੇਂ ਭੂਮੀਏ ਚੋਰ ਵਰਗਾ ਹੋਵੇ, ਭਾਵੇਂ ਕੋੜੀ ਕੁਸ਼ਤੀ ਹੋਵੇ, ਦੈਂਤ ਰਾਤ ਰਾਕਸ਼ ਹੋਵੇ, ਭਾਵੇਂ ਕੋਈ ਗਰੀਬ ਅਮੀਰ ਸਿੱਖ ਹੋਵੇ, ਕੋਈ ਕੋਈ ਜਿਹਾ ਹੋਵੇ, ਇਹ ਗੁਰਬਾਣੀ ਤੂੰ ਹੀ ਸਭ ਨੂੰ ਕਹਿੰਦੇ ਸ੍ਰੇਸ਼ਟਤਾ ਵੰਡਣ ਬਖਸ਼ਣ ਵਾਲੀ ਹੈ, ਤੂੰ ਹੀ ਬਲ ਬਖਸ਼ਣ ਵਾਲੀ ਹੈ। ਜਿਹੜਾ ਕੋਈ ਬਾਣੀ ਪੜ੍ਹਨ ਲੱਗ ਜਾਂਦਾ ਉਹਨੂੰ ਬਲੀ ਬਣਾ ਦਿੰਦੀ ਹੈ। ਜਿਨ੍ਹਾਂ ਦੀ ਜਵਾਨ 'ਤੇ ਕੋਈ ਬਾਣੀ ਵਸਦੀ ਹੈ ਉਹਨਾਂ ਦੇ ਅੰਦਰ ਵਾਕ ਦੇ ਰਿਧੀ ਸਿੱਧੀ ਆ ਜਾਂਦੀ, ਜੋ ਬਚਨ ਕਹਿੰਦੇ ਪੂਰਾ ਹੋ ਜਾਂਦਾ। ਇਸ ਕਰਕੇ ਗੁਰਬਾਣੀ ਬਲ ਵੰਡਣ ਵਾਲੀ ਹੈ, ਬਲ ਬਖਸ਼ਣ ਵਾਲੀ ਹੈ, ਸ੍ਰੇਸ਼ਟਤਾ ਬਖਸ਼ਣ ਵਾਲੀ ਹੈ। ਹੁਣ ਜਿਹੜੇ ਕੋਈ ਸਵਾ ਸਵਾ ਲੱਖ ਜਪਜੀ ਸਾਹਿਬ ਦਾ ਪਾਠ ਜਾਂ ਸੁਖਮਨੀ ਸਾਹਿਬ ਦੇ ਪਾਠ ਕਰੀ ਜਾਂਦੇ, ਉਹਨਾਂ ਦੀ ਜ਼ੁਬਾਨ 'ਤੇ ਬਲ ਆ ਜਾਂਦਾ, ਤਾਕਤ ਆ ਜਾਂਦੀ ਹੈ। ਇਉਂ ਜਾਣੀ ਵੀ ਜਿਹੜੇ ਕੋਈ ਤਿੰਨੋ ਲੋਕ ਬਾਰਦਾਨੀ, ਜਿਹੜੇ ਤਿੰਨ ਤਰ੍ਹਾਂ ਦੇ ਲੋਕ ਹੈ, ਭਾਵੇਂ ਉੱਤਮ ਖਿਆਲਾਂ ਵਾਲਾ ਹੈ, ਭਾਵੇਂ ਮੱਧਮ ਹੈ, ਭਾਵੇਂ ਨੀਚ ਹੈ, ਜਿਹੜਾ ਕੋਈ ਬਾਣੀ ਪੜ੍ਹਨ ਵਾਲਾ ਉਹਨੂੰ ਪਰਮੇਸ਼ਰ ਦੀ ਬਾਣੀ ਤਰੱਕੀ ਬਾਣੀ ਇਹ ਬਲ ਦੇ ਬਖਸ਼ ਦਿੰਦੀ, ਸ੍ਰੇਸ਼ਟਤਾ ਬਖਸ਼ ਦਿੰਦੀ ਹੈ। ਹੁਣ ਲੋਕ ਸਾਧੂ ਸੰਤ ਗੁਰਮੁਖ ਪਿਆਰਾ ਬ੍ਰਹਮਵੇਤਾ ਕਹਿਣ ਲੱਗ ਪੈਂਦੇ ਵੀ ਉਹ ਨਹੀਂ ਹੁਣ ਰਿਹਾ, ਹੁਣ ਤਾਂ ਵੀ ਇਹ ਬਦਲ ਗਿਆ, ਤਬਦੀਲ ਹੋ ਗਿਆ, ਉਹਦੀ ਕੋਈ ਜਾਤ ਪਾਤ ਵੀ ਨਹੀਂ ਪੁੱਛਦਾ ਹੈ। ਇਉਂ ਤੂੰ ਸ੍ਰੇਸ਼ਟਤਾ ਬਖਸ਼ਣ ਵਾਲੀ ਤਿੰਨ ਤਰ੍ਹਾਂ ਦੇ ਲੋਕਾਂ ਨੂੰ, ਉੱਤਮਾਂ ਨੂੰ ਵੀ, ਮੱਧਮਾਂ ਨੂੰ ਵੀ, ਕਨਿਸ਼ਟਾਂ ਨੂੰ, ਦੇਵਤਿਆਂ ਦੈਂਤਾਂ ਨੂੰ, ਗਾਵ ਤੇ ਉਧਰੈ ਸੁਣਤੇ ਵੀ ਉਧਰੈ, ਬਿਨਸੇ ਪਾਪ ਘਰੇ, ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੈ, ਸਾਰਿਆਂ ਨੂੰ ਤੂੰ ਪਾਰ ਲੰਘਾ ਦੇਣ ਵਾਲੀ ਮਹਾਰਾਨੀ। ਤਿੰਨ ਤਰ੍ਹਾਂ ਦੇ ਜਿਹੜੇ ਲੋਕ ਹੈ ਉਹ ਤੈਨੂੰ ਮਹਾਰਾਣੀ ਜਾਣ ਕੇ, ਵੱਡੀ ਜਾਣ ਕੇ ਮੰਨਦੇ ਹੈ, ਭਾਵੇਂ ਦੇਵਤੇ ਉਹ ਵੀ ਬਾਣੀ ਪੜ੍ਹਦੇ ਹੈ, ਜਪਜੀ ਦਾ ਪਾਠ ਕਰਦੇ ਦੇਵ ਲੋਕ ਵਿੱਚ, ਅਤੇ ਜਿਹੜੇ ਕੋਈ ਮਨੁੱਖ ਹੈ ਉਹ ਵੀ ਤੈਨੂੰ ਮਹਾਰਾਣੀ ਧਰਕੀ ਬਾਣੀ ਇਸ ਤਰ੍ਹਾਂ ਗੁਰੂ ਰੂਪ ਬਾਣੀ ਹੈ ਜਾਣ ਕੇ ਉਹ ਮੰਨਦੇ ਨੇ, ਪੂਜਦੇ ਹਨ। ਅਤੇ ਜਿਹੜੇ ਕੋਈ ਦੈਂਤ ਹੈ ਉਹ ਵੀ ਜਿਹੜੀ ਗੁਰਬਾਣੀ ਹੈ ਉਸਨੂੰ ਮੰਨਦੇ ਪੂਜਦੇ ਹਨ। ਤਿੰਨੋਂ ਜਾਚੈ ਮਹਾਰਾਣੀ, ਤਿੰਨੇ ਤੰਤਰਾਂ ਦੇ ਜਿਹੜੇ ਲੋਕ ਹੈ ਤਿੱਥੋਂ ਹੀ ਮੰਗਦੇ ਹੈ ਤੈਨੂੰ ਮਹਾਰਾਣੀ, ਮਹਾਨ ਤੁਰਕੀ ਬਾਣੀ ਜਾਣ ਕੇ ਤਿੱਥੋਂ ਹੀ ਮੰਗਦੇ ਆ ਮੁਕਤੀਆਂ ਕਲਿਆਣ ਵਗੈਰਾ, ਜਾਂ ਧਰਮ ਅਰਥ ਕਾਮ ਮੋਖ ਆਦਿਕ, ਗਿਆਨ ਪਦਾਰਥ, ਪ੍ਰੇਮ ਪਦਾਰਥ, ਜਨਮ ਪਦਾਰਥ, ਇਹ ਸਾਰੇ ਹੀ ਗੁਰਬਾਣੀ ਤਿੱਥੇ ਹੀ ਮੰਗਦੇ ਆ ਤੈਨੂੰ ਮਹਾਰਾਣੀ, ਮਹਾਨ ਵੱਡੀ ਜਾਣ ਕੇ। ਤਿੰਨੋ ਤਾਪ ਹਾਨੀ, ਫਿਰ ਤਿੰਨ ਤਰ੍ਹਾਂ ਦੇ ਜਿਹੜੇ ਤਾਪ ਹੈ ਇਹਨਾਂ ਨੂੰ ਤੂੰ ਨਾਸ ਕਰ ਦੇਣ ਵਾਲੀ ਹੈ ਗੁਰਬਾਣੀ। ਜਿਹੜੇ ਮਨ ਦੇ ਤਾਪ ਹੈ ਉਹਨਾਂ ਨੂੰ ਵੀ, ਜਿਹੜੇ ਸਰੀਰ ਦੇ ਦੁੱਖ ਤਾਪ ਹੈ ਉਹਨਾਂ ਨੂੰ ਵੀ, ਜਿਹੜੇ ਉੱਤੋਂ ਆ ਕੇ ਪੈਂਦੇ ਦੁੱਖ ਹੈ ਉਹਨਾਂ ਨੂੰ ਵੀ। ਜਿਵੇਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਇੱਕ ਸਿੱਖ ਬੈਠਾ ਸਿਰ ਜਾ ਮਾਰੀ ਜਾਂਦਾ ਸੀ, ਜਿਹੜੇ ਕੋਲ ਬੈਠੇ ਗੁਰਸਿੱਖ ਉਹਨਾਂ ਨੇ ਕਿਹਾ ਕਿ ਮਹਾਰਾਜ ਦੇਖੋ ਆਪ ਜੀ ਦਾ ਹੋਵੇ ਸਿੱਖ, ਇਹਦੇ ਉੱਤੇ ਵੀ ਕਿਸੇ ਰੂਹ ਦਾ ਪ੍ਰਭਾਵ ਹੈ, ਸਿਰ ਮਾਰੀ ਜਾਂਦਾ, ਸਿਰ ਹਿਲਾਈ ਜਾਂਦਾ। ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਵੀ ਸਿੱਖ ਤਾਂ ਹੈਗਾ, ਜਪਜੀਤ ਸਾਹਿਬ ਦਾ ਪਾਠ ਨਹੀਂ ਕਰਦਾ, ਬਾਣੀ ਨਹੀਂ ਪੜ੍ਹਦਾ ਹੋਣਾ, ਸਿੱਖ ਜਾਂ ਬਣ ਜਾਣਾ ਵੱਖਰੀ ਗੱਲ ਹੈ, ਬਾਣੀ ਪੜ੍ਹਨੀ ਵੱਖਰੀ ਗੱਲ ਹੈ, ਕਿਰਪਾਨ ਜੀ ਪਾਲਣੀ ਤਾਂ ਵੱਖਰੀ ਗੱਲ ਹੈ, ਤੜਕੇ ਉੱਠ ਕੇ ਨਹਾਉਣਾ, ਪੰਜਵਾਂ ਨਿਤਨੇਮ ਕਰਨਾ ਵੱਖਰੀ ਗੱਲ ਹੈ। ਇਸ ਕਰਕੇ ਵੀ ਇਹ ਸਿੱਖ ਜਿਹੜਾ ਨਾ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਜੋ ਹੈ ਜਪ, ਉਹਦਾ ਜਾਪ ਨਹੀਂ ਕਰਨਾ, ਇਹਨੂੰ ਕਹੋ ਵੀ ਇਹ ਜਪਜੀਤ ਸਾਹਿਬ ਦਾ ਪਾਠ ਕਰਿਆ ਕਰੇ, ਇਹ ਨਹੀਂ ਇਹਦੇ ਕੋਈ ਨੇੜੇ ਆਏਗਾ। ਉਹ ਇਹ ਕਵੀ ਸੰਤੋਖ ਸਿੰਘ ਜੀ ਨੇ ਇਸੇ ਗ੍ਰੰਥ ਵਿੱਚ ਹੀ ਅੱਗੇ ਪ੍ਰਸੰਗ ਆ ਜਾਣਾ। ਸੁਣ ਸ੍ਰੀ ਮੁਖ ਤੇ ਉੱਤਰ ਕਹਿਓ, ਪ੍ਰੇਤ ਲੱਗੇ ਜੇ ਸਿੱਖ ਕੋ ਕਹਿਓ, ਸੋ ਨਾ ਪੜਤ ਹੋਤ ਜਪ ਰਸਨਾ, ਜਿਹਨੂੰ ਕੰਠ ਤਿੰਨੂ ਪਰ ਬਸਨਾ। ਇਹ ਕੰਠ ਕਰਕੇ ਨਾ ਜਵਾਨੀ ਕਰਕੇ ਜਪ ਜੀ ਸਿੱਖ ਨਹੀਂ ਪੜਦਾ ਹੋਣਾ ਸਿੱਖ, ਜੇ ਕਿਤੇ ਇਹਦੇ ਜਵਾਨੀ ਕੀਤਾ ਇਹਦੇ ਕੰਠ ਹੁੰਦਾ ਤੇ ਪੜਦਾ ਹੁੰਦਾ, ਇਹਦੇ ਉੱਪਰ ਬਸ ਨਹੀਂ ਚੱਲਣਾ ਸੀ ਭੂਤ ਪ੍ਰੇਤ ਦਾ। ਇਸ ਕਰਕੇ ਵੀ ਇਹ ਜਿਹੜੀ ਗੁਰਬਾਣੀ ਹੈ ਮਹਾਨ, ਤਿੰਨੋਂ ਤਾਪ ਹਾਨੀ, ਇਹ ਤਿੰਨ ਤਰ੍ਹਾਂ ਦੇ ਜਿਹੜੇ ਤਾਪ, ਉੱਤੋਂ ਆ ਕੇ ਪੈਂਦੀ ਪੀੜਾ, ਕੋਈ ਗ੍ਰਹਿ ਪੀੜਾ ਹੈ, ਜਿਹੜੇ ਕੋਈ ਬਾਣੀ ਪੜ੍ਹਦੇ ਉਹਨਾਂ 'ਤੇ ਅਗ੍ਰਹਿ ਗੁਰੂ ਕੁਛ ਨਹੀਂ ਕਰਦੇ, ਸਨਿਸ਼ ਨਿਸ਼ਰ ਦਾ ਕੋਈ ਨਹੀਂ ਚੱਲਦਾ ਉਹਨਾਂ 'ਤੇ, ਬਸ ਨਾ ਕੋਈ ਰਾਹੂ ਕੇਤੂ ਦਾ ਪ੍ਰਭਾਵ ਪੈਂਦਾ ਹੈ, ਜਿਹੜੇ ਤੜਕੇ ਉੱਠ ਕੇ ਗੁਰਬਾਣੀ ਪੜ੍ਹਦੇ ਹੈ। ਇਸੇ ਕਰਕੇ ਜਦ ਗੁਰਬਾਣੀ ਦੀ ਕਥਾ ਵਿਆਖਿਆ ਕੋਈ ਕਰਦਾ, ਉਹ ਕਹਿੰਦੇ ਵੀ ਭਾਈ ਬਾਣੀ ਪੜ੍ਹਿਆ ਕਰੋ, ਤਕੜੇ ਹੋ ਕੇ ਸਾਰੀਆਂ ਦੁੱਖ ਤਕਲੀਫਾਂ ਵਿਘਨ ਕਲੇਸ਼ ਨਾਸ਼ ਹੋ ਜਾਣਗੇ। ਇਸ ਕਰਕੇ ਜਿਹੜੇ ਤਿੰਨ ਤਰ੍ਹਾਂ ਦੇ ਤਾਪ ਹੈ, ਇਹਨਾਂ ਨੂੰ ਗੁਰਬਾਣੀ ਤੋਂ ਨਾਸ ਕਰ ਦੇਣ ਵਾਲੀ ਹੈ। ਆਦਿ ਤਿੰਨ ਗੁਣ ਮੰਡਕਾ, ਫਿਰ ਜਿਹੜੇ ਤਿੰਨ ਗੁਣ ਹੈ ਨਾ, ਅਸਤੀ ਪੰਤੀ ਪ੍ਰੇਤਾ ਆਦਿਕ ਸਰਚਿਤ ਆਨੰਦ, ਇਹਨਾਂ ਨੂੰ ਇਹਨਾਂ ਦੀ ਤੂੰ ਆਦਿ ਹੈ ਇਹ ਗੁਰਬਾਣੀ, ਇਹਨਾਂ ਨੂੰ ਤੂੰ ਪੂਸ਼ਤ ਕਰਨ ਵਾਲੀ, ਸਜਾਉਣ ਵਜਾਉਣ ਵਾਲੀ ਹੈ। ਆ ਜਿਹੜੇ ਅਸਤੀ ਪੰਤੀ ਪ੍ਰੇਤਾ ਰੂਪ, ਇਹ ਸਾਖਿਆਤਾ ਕਰਕੇ ਤੂੰ ਸੁਝਾਵ ਜਾ ਦੇਣ ਵਾਲੀ ਹੈ। ਗੁਣ ਮੰਡਕਾ, ਹਾਂ ਜਿਹੜੇ ਉਹ ਸਭ ਗੁਣ, ਇਹਨਾਂ ਨੂੰ ਤੂੰ ਪੂਸ਼ਤ ਕਰਾਉਣ ਵਾਲੀ, ਪੂਸ਼ ਸੁਝਾਵ ਜਾ ਦੇਣ ਵਾਲੀ ਹੈ, ਸਰਚਿਤ ਆਨੰਦ ਨੂੰ, ਅਸਤੀ ਭਾਂਤੀ ਪ੍ਰੇਤਾ ਨੂੰ ਇਸ ਤਰ੍ਹਾਂ ਤੂੰ ਮੰਡਣ ਵਾਲੀ, ਸਵਾਰਨ ਵਾਲੀ ਹੈ। ਤਿੰਨੋ ਕਾਲ ਮਾਨੀ, ਤਿੰਨਾਂ ਸਮਿਆਂ ਵਿੱਚ ਹੀ ਤੂੰ ਮੰਨੀ ਗਈ ਹੈ, ਸਤਿਕਾਰੀ ਗਈ ਹੈ, ਕਿਉਂਕਿ ਤੂੰ ਧੁਰ ਕੀ ਬਾਣੀ ਹੈ, ਸੱਚ ਕੀ ਬਾਣੀ ਹੈ। ਇਸ ਕਰਕੇ ਪਹਿਲੇ ਸਮੇਂ ਤੋਂ ਤੂੰ ਸਤਿਕਾਰੀ ਗਈ, ਹੁਣ ਵੀ ਅਤੇ ਅੱਗੇ ਨੂੰ ਵੀ ਤੂੰ ਵੀ, ਇਹ ਜਿਹੜੀ ਬਾਣੀ ਹੈ ਭਾਈ ਗੁਰੂ ਹੈ, ਇਹ ਗੁਰੂ ਹੈ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਇਸ ਤਰ੍ਹਾਂ ਭੂਤ ਵਿਖਤ ਵਰਤਮਾਨ ਤਿੰਨਾਂ ਸਮਿਆਂ ਵਿੱਚ ਤੂੰ ਮੰਨਣ ਯੋਗ ਹੈ, ਸਤਿਕਾਰ ਯੋਗ ਹੈ, ਹਰ ਸਮੇਂ ਤੂੰ ਸਤਿਕਾਰ ਯੋਗ ਹੈ, ਮਾਨਿਕ ਹੈ। ਤਿੰਨੋ ਸ਼ਕਤ ਪ੍ਰਧਾਨੀ ਤਾਵ, ਹਾਂ ਤਿੰਨ ਤੇਰੀਆਂ ਜਿਹੜੀਆਂ ਸ਼ਕਤੀਆਂ, ਉਹ ਜਿਹੜੀਆਂ ਤਿੰਨ ਤਰ੍ਹਾਂ ਦੀਆਂ ਸ਼ਕਤੀਆਂ, ਉਹਨਾਂ ਵਿੱਚ ਤੇਰੀ ਪ੍ਰਧਾਨਤਾ ਹੈ। ਉਹ ਤਿੰਨੋ ਸ਼ਕਤ ਪ੍ਰਧਾਨੀ ਤਾਵ, ਹਾਂ ਤਿੰਨ ਤਰ੍ਹਾਂ ਦੀਆਂ ਨੇ ਸ਼ਕਤੀਆਂ, ਉਤਪਤੀ ਲੈਤਾ ਦੀਆਂ, ਉਹਨਾਂ ਵਿੱਚ ਤੇਰੀ ਪ੍ਰਧਾਨਤਾ ਹੈ। ਭਾਵ ਜਿਹੜੀ ਕੋਈ ਸਭ ਗੁਣਾਂ ਦੀ ਉਤਪਤਾ ਹੈ, ਉਤਪਤੀ ਤੂੰ ਕਰਾਉਣ ਵਾਲੀ ਹੈ, ਔਗੁਣਾਂ ਦੀ ਤੂੰ ਲੈਤਾ ਕਰਨ ਵਾਲੀ ਹੈ, ਅਤੇ ਸਭ ਗੁਣਾਂ ਨੂੰ ਤੂੰ ਪ੍ਰਫੁੱਲ ਕਰਨ ਵਾਲੀ, ਵਧਾਉਣ ਵਾਲੀ ਹੈ। ਇਹ ਜਿਹੜੇ ਤਿੰਨ ਤਰ੍ਹਾਂ ਦੀਆਂ, ਇਹਦੇ ਵਿੱਚ ਤੇਰੀ ਪ੍ਰਧਾਨਤਾ ਹੈ। ਤਿੰਨੋ ਕ੍ਰਿਤਵਾਨੀ, ਹਾਂ ਤਿੰਨੇ ਜਿਹੜੇ ਦੇਵਤੇ ਮਨੁੱਖ ਆ, ਉਹ ਤੇਰੀ ਕੀਰਤੀ ਕਰਨ ਵਾਲੇ ਹੋ ਰਹੇ ਹੈ। ਹਾਂ ਤਿੰਨੋ ਕ੍ਰਿਤਵਾਨੀ, ਤਿੰਨ ਤਰ੍ਹਾਂ ਦੀ ਜਿਹੜੀ ਕਿਰਤ ਹੈ ਉਹ ਤੂੰ ਕਰਨ ਵਾਲੀ ਹੈ, ਸਭ ਗੁਣਾਂ ਦੀ ਉਤਪਤੀ ਕਰਨ ਵਾਲੀ, ਔਗੁਣਾਂ ਦੇ ਨਾਸ਼ ਕਰਨ ਵਾਲੀ ਹੈ, ਸਭ ਗੁਣਾਂ ਨੂੰ ਤੂੰ ਵਧਾਉਣ ਵਾਲੀ, ਪ੍ਰਫੁੱਲਤ ਕਰਨ ਵਾਲੀ ਹੈ। ਤਿੰਨੋ ਗਾਨੀ ਬਾਰ ਬੰਡਕਾ, ਹਾਂ ਤਿੰਨਾਂ ਨੇ ਤਿੰਨਾਂ ਕਰਕੇ ਤੂੰ ਗਾਵੀ ਗਈ ਹੈ, ਤਿੰਨ ਤਰ੍ਹਾਂ ਦੇ ਜਿਹੜੇ ਲੋਕ ਉੱਤਮ ਮੱਧਮ ਕਨਿਸ਼ਟ ਸਭ ਤੈਨੂੰ ਗਾਉਂਦੇ ਹੈ। ਤੂੰ ਹੀ ਬਲਾਂ ਨੂੰ ਬੰਨਣ ਵਾਲੀ ਹੈ, ਸ੍ਰੇਸ਼ਟਾ ਨੂੰ ਵੰਡਣ ਵਾਲੀ ਹੈ, ਬਲ ਬਖਸ਼ਣ ਵਾਲੀ ਹੈ। ਤਿੰਨੀ ਰਾਜਧਾਨੀ ਬੱਜਰ ਪਾਨੀ ਕੋ ਕਿਰਪਾਨ ਪਾਨੀ, ਹੇ ਕਿਰਪਾ ਰੂਪੀ ਆਪਣੇ ਹੱਥ ਵਿੱਚ ਕਿਰਪਾਨ ਰੱਖਣ ਵਾਲੀ, ਆਪ ਤੂੰ ਹੀ ਕਹਿੰਦੇ ਜਿਹੜਾ ਇਹ ਜੀਵ ਰੂਪੀ ਇੰਦਰ ਹੈ ਜੋ ਆਪਣੇ ਕਹਿੰਦੇ ਅੰਦਰ ਅਗਿਆਨ ਰੂਪੀ ਜਿਹੜਾ ਬੱਜਰ ਧਨਕ ਰੱਖੀ ਬੈਠਾ ਧਾਰੀ ਬੈਠਾ ਅਗਿਆਨੀ ਬਣਿਆ ਬੈਠਾ ਹੈ, ਉਹਨੂੰ ਤੂੰ ਹੀ ਸਰੂਪ ਦੀ ਸਾਖ ਤਿਆਰ ਕਰ ਸਾਖਿਆਤਕਾਰਤਾ ਰੂਪੀ ਬ੍ਰਹਮ ਦੀ ਲਖਤਾ ਕਰੋਣ ਰੂਪ ਰਾਜਧਾਨੀ ਬਖਸ਼ਣਾ ਕੀਤੀ ਹੈ। ਗੁਰਬਾਣੀ ਜਾਨੀ ਮੈਂ ਭਵਾਨੀ। ਮੈਂ ਤਾਂ ਕਵੀ ਸੰਤੋਖ ਸਿੰਘ ਨੇ ਹੇ ਗੁਰਬਾਣੀ ਮੈਂ ਤੈਨੂੰ ਕਹਿੰਦੇ ਭਾਵ ਜਾਨੀ ਜਿਹੜੀ ਕਲਿਆਣ ਹੈ ਮੁਕਤੀ ਹੈ ਇਹਨੂੰ ਲਿਆਉਣ ਵਾਲੀ ਜਾਣਿਆ। ਵੀ ਜੇ ਕਿਸੇ ਨੇ ਮੁਕਤੀ ਲਿਆਉਣੀ ਹੈ ਨਾ ਮੁਕਤੀ ਪ੍ਰਾਪਤ ਕਰਨੀ ਉਹ ਗੁਰਬਾਣੀ ਪੜ੍ਹੇ ਪੜ੍ਹਾਵੇ ਗੁਰਬਾਣੀ ਨੂੰ ਮੰਨੇ ਪੂਜੇ। ਜਾਨੀ ਮੈਂ ਭਵਾਨੀ ਮੈਂ ਤਾਂ ਜਾਣਨਾ ਕੀਤੀ ਹੈ ਤੂੰ ਭਵ ਕੀ ਕਲਿਆਣ ਨੂੰ ਲਿਆਉਣ ਵਾਲੀ ਹੈ ਮੁਕਤੀ ਨੂੰ ਲਿਆਉਣ ਵਾਲੀ ਹੈ ਬਖਸ਼ਣ ਵਾਲੀ ਹੈ ਸੁਖ ਖਾਨੀ। ਫਿਰ ਤੂੰ ਸੁਖਾਂ ਦੀ ਖਾਣ ਹੈ ਜਾਨੀ ਸਾਰੇ ਸੁਖ ਹੈ ਗੁਰਬਾਣੀ ਤੇਰੇ ਵਿੱਚ ਮਨੁੱਖ ਨੂੰ ਪ੍ਰਾਪਤ ਹੋ ਜਾਂਦੇ ਹੈ। ਜਿਵੇਂ ਉਹ ਜਿਹੜਾ ਕੋਈ ਚੱਕਰਵਰਤੀ ਪਾਤਸ਼ਾਹ ਹੈ ਉਹਨੂੰ ਸਾਰੀ ਜਿਹੜੀ ਆ ਧਰਤੀ 'ਤੇ ਜਿੰਨੇ ਕੋਈ ਲੋਕ ਰਹਿੰਦੇ ਉਹਨਾਂ ਨੂੰ 100 ਗੁਣਾ ਵੱਧ ਸੁੱਖ ਹੁੰਦਾ ਚੱਕਰਵਰਤੀ ਰਾਜੇ ਨੂੰ। ਅਤੇ ਜਿਹੜਾ ਦੁਨੀਆਂ ਦੇ ਉੱਪਰ ਇੱਥੇ ਮਾਤ ਲੋਕ ਵਿੱਚ ਕੋਈ ਗੰਧਰਵ ਹੈ ਜਾਨੀ ਜਿਹੜਾ ਕੋਈ ਕਲਾਸੀਕਲ ਕੀਰਤਨ ਕਰ ਲੈਂਦਾ ਹੈ ਰਾਗਾਂ ਵਿੱਚ ਤਾਨੇ ਵਸਾ ਵਸਾ ਕੇ ਕੀਰਤ ਕਰਦਾ ਹੈ ਉਹਨੂੰ ਚੱਕਰਵਰਤੀ ਰਾਜੇ ਨਾਲੋਂ 100 ਗੁਣਾ ਵੱਧ ਸੁੱਖ ਹੈ। ਇਸ ਤਰ੍ਹਾਂ ਜਿਹੜੇ ਕੋਈ ਦੇਵਤਿਆਂ ਦੇ ਗੰਧਰਵ ਰਾਗੀ ਉਹਨਾਂ ਨੂੰ ਦੇਵ ਲੋਕ ਦੇ ਗੰਧਰਵਾਂ ਤੋਂ ਜ਼ਿਆਦਾ 100 ਗੁਣਾ ਵੱਧ ਸੁੱਖ ਹੈ। ਫਿਰ ਉਸ ਤੋਂ ਅੱਗੇ ਜਿਹੜਾ ਕੋਈ ਇੰਦਰ ਦੇਵਤਾ ਉਹਨੂੰ 100 ਗੁਣਾ ਵੱਧ ਹੈ, ਅਜਾਨ ਦੇਵਤਿਆਂ ਨੂੰ 100 ਗੁਣ ਹੈ, ਕਰਮ ਦੇਵਤਿਆਂ ਨੂੰ ਵੱਧ ਸੁੱਖ ਹੈ, ਪਿਤਰ ਦੇਵ ਲੋਕ ਨੂੰ ਸੰਭਰਨ ਵੱਧ ਸੁੱਖ ਹੈ। ਇਸ ਤਰ੍ਹਾਂ ਬ੍ਰਹਿਸਪਤ ਨੂੰ ਪ੍ਰਜਾਪਤ ਨੂੰ ਇਹ ਅਡੋਡੀ 11 ਸੁੱਖ ਦੇ ਦਰਸ਼ਨ ਲਗੇ ਹੈ। ਉੱਧਰ ਲਿਖਿਆ ਵੀ ਜਿਹੜਾ ਬ੍ਰਹਮ ਗਿਆਨੀ ਹੈ ਉਹਨੂੰ ਇੱਕ ਅੱਖ ਦੇ ਖੋਲਣ ਅਤੇ ਮਿਚਣ ਵਿੱਚ ਵੀ ਇਹਨਾਂ ਨਾਲੋਂ ਸਾਰਿਆਂ ਨਾਲੋਂ ਜ਼ਿਆਦਾ ਸੁੱਖ ਪ੍ਰਾਪਤ ਹੁੰਦਾ। ਉਹ ਬ੍ਰਹਮ ਗਿਆਨੀ ਦੀ ਜਿਹੜੀ ਅਵਸਥਾ ਹੈ ਉਹ ਬਖਸ਼ਣ ਵਾਲੀ ਗੁਰਬਾਣੀ ਹੈ। ਇਸ ਕਰਕੇ ਕਿਹਾ ਵੀ ਤੂੰ ਤਾਂ ਸੁੱਖਾਂ ਦੀ ਖਾਣ ਹੈ, ਜਿਹੜੇ 11 ਤਰ੍ਹਾਂ ਦੇ ਸੁੱਖ ਹੈ ਨਾ ਉਹ ਤੇਰੇ ਵਿੱਚੋਂ ਹੀ ਹਾਸਲ ਹੋ ਜਾਂਦੇ ਇੱਥੇ ਬੈਠਿਆਂ ਬਿਠਾਇਆਂ ਮਨੁੱਖ ਨੂੰ। ਉਹ ਤੂੰ ਸੁੱਖਾਂ ਦੀ ਖਾਣ ਜਾਨੀ ਸੁੱਖ ਖਾਨੀ ਖਲ ਖੰਡਿਕਾ। ਫਿਰ ਜਿਹੜੀ ਖਲ ਕੀ ਹੈ ਮੂਰਖਤਾ ਹੀ ਹੈ ਬੇਸਮਝਤਾ ਹੀ ਉਹਨੂੰ ਤੂੰ ਨਾਸ਼ ਕਰਨ ਵਾਲੀ ਹੈ। ਜਿਹੜਾ ਗੁਰਬਾਣੀ ਪੜ੍ਹਨ ਲੱਗ ਜਾਂਦਾ ਗੁਰਬਾਣੀ ਦੇ ਵਿਚਾਰ ਕਥਾ ਵਿਆਖਿਆ ਸੁਣਨ ਲੱਗ ਜਾਂਦਾ ਕੀਰਤਨ ਸੰਗਦਾ ਉਹਦੀ ਮੂਰਖਤਾ ਹੀ ਨਾਸ਼ ਹੋ ਜਾਂਦੀ ਹੈ। ਉਹ ਬੇਸਮਝ ਨਹੀਂ ਰਹਿੰਦਾ ਮੂਰਖ ਨਹੀਂ ਰਹਿੰਦਾ ਹੈ ਉਹ ਸਿਆਣਾ ਬਣ ਜਾਂਦਾ। ਇਸ ਤਰ੍ਹਾਂ ਹੈ ਤੂੰ ਜਿਹੜੀ ਮੂਰਖਤਾ ਇਹਨੂੰ ਨਾਸ਼ ਕਰ ਦੇਣ ਵਾਲੀ ਹੈ। ਕੱਲ ਨੀਚੇ ਕਰਕੇ ਜਿਹੜੇ ਕਾਮ ਕਰੋ ਲੋ ਮੋਹ ਅਹੰਕਾਰ ਦੁਸ਼ਟ ਹੈ ਕੱਲ ਉਹਨਾਂ ਨੂੰ ਤੂੰ ਟੁੱਟੇ ਟੁੱਟੇ ਕਰ ਦੇਣ ਵਾਲੀ ਨਾਸ਼ ਕਰ ਦੇਣ ਵਾਲੀ ਹੈ। ਨਮੋ ਨਮੋ ਬਾਕ ਬਾਨੀ। ਇਸ ਕਰਕੇ ਨਮੋ ਨਮੋ ਬਾਕ ਬਾਨੀ ਇਹ ਬਾਣੀ ਸਾਰਿਆਂ ਦੇ ਸਾਧੂਆਂ ਦੇ ਰਸਨਾ ਤੇ ਬਾਕ ਹੋ ਕਰੂ ਹੋ ਕੇ ਵਸਣ ਵਾਲੀ ਪ੍ਰਭ ਜੀ ਵਸੈ ਸਾਧ ਕੀ ਰਸਨਾ ਸਾਰਿਆਂ ਸਾਧੂਆਂ ਗੁਰਮੁਖਾਂ ਤੇ ਬਾਣੀ ਇਹ ਬਾਣੀ ਬਾਕ ਰੂਪ ਹੋ ਕੇ ਬਚਨ ਰੂਪ ਹੋ ਕੇ ਬਚਨ ਵਾਲੀ ਤੈਨੂੰ ਨਮਸਕਾਰ ਹੈ ਤੈਨੂੰ ਨਮਸਕਾਰ ਹੈ। ਜਾਂ ਇਸ ਤਰ੍ਹਾਂ ਨਵਾਂ ਨਵਾਂ ਬਾਕ ਬਾਣੀ ਬਾਕ ਬਾਣੀ ਦਾ ਹੀ ਅਰਥ ਗੁਰਬਾਣੀ ਹੈ। ਇਹ ਐਸੀ ਗੁਰਬਾਣੀ ਤੈਨੂੰ ਨਮਸਕਾਰ ਹੈ ਤੈਨੂੰ ਨਮਸਕਾਰ ਹੈ। ਜੋਤ ਬਿਦ ਤਾਨੀ। ਹਾਂ ਜੋਤ ਬਿਦ ਤਾਨੀ ਦਾਸ ਰਸਨਾ ਵਸਾਨੀ। ਜਿਨ੍ਹਾਂ ਦਾਸਾਂ ਦੇ ਰਸਨਾ ਤੇ ਤੂੰ ਵਸ ਜਾਨੀ ਹੈ ਉੱਥੇ ਤੇਰੀ ਜਿਹੜੀ ਜੋਤ ਹੈ ਪ੍ਰਗਟ ਹੋ ਜਾਣੀ, ਉੱਥੇ ਤੂੰ ਜਿਹੜੀ ਬ੍ਰਹਮ ਦੀ ਜੋਤ ਹੈ ਪਰਮੇਸ਼ਰ ਦੀ ਜੋਤ ਨੂੰ ਤੂੰ ਪ੍ਰਗਟ ਕਰ ਦਿੰਦੀ ਆ ਹੇ ਗੁਰਬਾਣੀ। ਜੈਤ ਜੈਤ ਮਾਤ ਚੰਡਿਕਾ। ਹਾਂ ਮਾਤ, ਇਸ ਤਰ੍ਹਾਂ ਹੇ ਗੁਰਬਾਣੀ ਤੂੰ ਮਸਤ ਕਰਵਾ ਕੇ, ਮਸਤੀ ਬਖਸ਼ ਕੇ ਮਾਤ ਮਹਾਨਤਾ ਬਖਸ਼ਣ ਵਾਲੀ, ਮਰਾਵਤਾ ਬਖਸ਼ਣ ਵਾਲੀ, ਜਾਂ ਇਸ ਤਰ੍ਹਾਂ ਗੁਰਬਾਣੀ ਤੋਂ ਨਾਮ ਜਪ ਜਪਾ ਕੇ ਫਿਰ ਮਸਤ ਕਰਾ ਕੇ, ਅਤੇ ਜਿਹੜਾ ਚੰਡਕਾ ਕੀਏ ਤਿੱਖੇ ਤੇਜ ਪ੍ਰਤਾਪ ਨੂੰ ਤੂੰ ਬਖਸ਼ਣ ਵਾਲੀ, ਤੇਰੀ ਜੈ ਹੋਵੇ, ਤੇਰੀ ਜੈ ਹੋਵੇ। ਆ ਤਿੱਖੇ ਤਰਾਰੇ ਚੰਡਕਾ ਨਾਲ, ਤਿੱਖੇ ਤੇਜ ਤਰਾਰੇ ਤੇਜ ਪ੍ਰਤਾਪ, ਤਿੱਖੇ ਤਰਾਰੇ ਪ੍ਰਕਾਸ਼ ਵਾਲੀ ਧਰਕੀ ਬਾਣੀ, ਤੇਰੀ ਜੈ ਹੋਵੇ, ਤੇਰੀ ਫਤਿਹ ਹੋਵੇ, ਤੈਨੂੰ ਨਮਸਕਾਰ ਹੋਵੇ। ਇਸ ਤਰ੍ਹਾਂ ਇਹ ਕਵੀ ਜੀ ਨੇ ਜਿਹੜਾ ਹੈ ਕਵਿਤ ਉਚਾਰਨ ਕੀਤਾ। ਵਿਦਵਾਨਾਂ ਨੇ ਆਪੋ ਆਪਣੀ ਬੁੱਧ ਮੁਤਾਬਕ ਇਹਦੇ ਤਿੰਨ ਅਰਥ ਕੀਤੇ ਹਨ। ਇੱਕ ਅਰਥ ਆਪਾਂ ਕੱਲ੍ਹ ਕਰ ਲਿਆ ਸੀ, ਦੋ ਅਰਥ ਇਸਦੇ ਅੱਜ ਕਰ ਲਏ ਹੈ। ਜਿੰਨੀ ਕੁ ਸਮਝ ਪਈ ਹੈ, ਸਮਾਂ ਵੀ ਸਮਾਪਤ ਹੋ ਗਿਆ, ਕਵਿਤ ਵੀ ਸਮਾਪਤ ਹੋ ਗਿਆ। ਇਸ ਤੋਂ ਅੱਗੇ ਜਿਵੇਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਦਾ ਮੰਗਲ ਕਵੀ ਜੀ ਨੇ ਕੀਤਾ ਹੈ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ, ਕੱਲ੍ਹ ਦੇ ਸਮੇਂ ਵਿੱਚ ਪੜ੍ਹਾ ਸੁਣਾਂਗੇ, ਵਿਚਾਰਾਂਗੇ, ਲਾਹਾ ਲਵਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਦੀਨੀ ਰਾਜ ਧਾਨੀ ਬੱਜਰ ਪਾਨੀ ਕੋ ਕਿਰਪਾਨ ਪਾਨੀ, ਜਾਨੀ ਮੈਂ ਭਵਾਨੀ ਸੁਖ ਖਾਨੀ ਖਲ ਖੰਡਕਾ, ਨਮੋ ਨਮੋ ਬਾਕ ਬਾਨੀ ਜੋਤ ਬਿਦ ਤਾਨੀ, ਦਾਸ ਰਸਨਾ ਬਸਾਨੀ ਜੈਤ ਜੈਤ ਮਾਤ ਚੰਡਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਠੇਕ, ਹੇ ਗੋਬਿੰਦ ਹੇ ਗੁਣ ਨਿਦਾਨ ਸ਼ੰਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਦਾਰਾਇਆ ਧਾਰ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪਰੋ, ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧਿ ਦਿਆਲ, ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ। ਠਾਕੁਰ ਤੁਮ ਪਹਿਰਦਾਸ ਜਿਉ ਪਿੰਡ ਸਭ ਤੇਰੀ ਰਾ, ਮਾਤ ਪਿਤਾ ਹਮ ਬਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇ।